ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸਾਹਿਬ ਜੀਓ ਦੋਹਰਾ ਸ੍ਰੀ ਸਤਿਗੁਰ ਬਰ ਅਮਰ ਜੀ ਸ਼ਰਨ ਨਰਨ ਦੁਖ ਹਰਨ ਕਾਰਨ ਕਰਨ ਸੁਜਾਨ ਮਨ ਨਮਸਕਾਰ ਤਿੰਨ ਚਰਨ ਸ੍ਰੀ ਸਤਿਗੁਰ ਬਰ ਅਮਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇੜੇ ਤੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਸੁੰਦਰ ਜੀਵਨ ਸਜਰੇ ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਗੁਰਬਾਣੀ ਦਾ ਪਾਠ ਅਤੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ। ਆਪ ਸਿੱਖ ਸੰਗਤਾਂ ਸਰਵਣ ਕਰਕੇ ਲਾਹਾ ਹਾਸਲ ਕਰ ਰਹੇ ਸੀ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਜੋ ਮਹਾਨ ਉੱਚਾ ਸੁੱਚਾ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਜਿਸ ਗ੍ਰੰਥ ਦਾ ਨਾਮ ਆਪ ਜੀ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਰੱਖਿਆ ਹੈ, ਉਹਦੀ ਆਪਾਂ ਪ੍ਰਾਰੰਭਤਾ ਕੀਤੀ ਹੈ। ਕਵੀ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਪ੍ਰਾਰੰਭ ਕਰਨ ਤੋਂ ਪਹਿਲਾਂ ਜੋ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਦੇ ਮੰਗਲ ਕੀਤੇ ਹੈ ਅਥਵਾ ਆਪਣੇ ਕਿਹੜੇ ਇਸ਼ਟ ਹਨ ਉਹਨਾਂ ਇਸ਼ਟਾਂ ਦਾ ਮਹਿਮਾ ਦਾ ਮੰਗਲ ਕੀਤਾ ਹੈ। ਫਿਰ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਕੈਸੇ ਹਨ ਉਹਨਾਂ ਦੀ ਮਹਿਮਾ ਦਾ ਮੰਗਲ ਦੂਸਰੇ ਪਾਤਸ਼ਾਹ ਸਤਿਗੁਰੂ ਅੰਗਦ ਸਾਹਿਬ ਜੀ ਉਹ ਕੈਸੇ ਮਹਾਨ ਤੋਂ ਮਹਾਨ ਹੈ, ਉਹਨਾਂ ਦੀ ਮਹਿਮਾ ਬੜਿਆਈ ਕਿ ਉਹ ਆਮ ਲੋਕਾਂ ਵਰਗੇ ਕੋਈ ਲੋਕ ਨਹੀਂ ਹੈ, ਹੈ ਭਾਵੇਂ ਮਨੁੱਖਾ ਸਰੀਰ ਪਰ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਹੈ ਉਹ ਉਹਨਾਂ ਦਾ ਜਿਹੜਾ ਮੁੱਖ ਹੈ ਸਾਰੀਆਂ ਖੁਸ਼ੀਆਂ ਖੇੜਿਆਂ ਦਾ ਘਰ ਹੈ। ਫਿਰ ਗੁਰੂ ਅੰਗਦ ਸਾਹਿਬ ਜੀ ਜਿੰਨੇ ਵਿਘਨ ਹੈ ਉਹਨਾਂ ਨੂੰ ਕੱਟਣ ਵਾਲੇ, ਉਹਨਾਂ ਦੇ ਚਰਨਾਂ ਦੀ ਸ਼ਰਨ ਦਾ ਜਿਹੜਾ ਪਰਣ ਕੇ ਆਸਰਾ ਲੈਣਾ ਹੈ ਉਹਨੂੰ ਇਹ ਲਾਭ ਹੁੰਦਾ ਹੈ। ਇਸ ਕਰਕੇ ਮੈਂ ਕਵੀ ਵੀ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦੀ ਸ਼ਰਨ ਦਾ ਆਸਰਾ ਲੈਂਦਾ ਹਾਂ ਅਤੇ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਰੱਖ ਕੇ ਉਹਨਾਂ ਦੇ ਚਰਨਾਂ 'ਤੇ ਨਮਸਕਾਰ ਕਰਦਾ ਹਾਂ। ਫਿਰ ਇਸੇ ਤਰ੍ਹਾਂ ਗੁਰੂ ਮਹਾਰਾਜ ਦੇ ਚਰਨਾਂ ਨੂੰ ਕਮਲ ਫੁੱਲ ਦੀ ਤੋਤਾ ਦਿੱਤੀ ਵੀ ਜਿਵੇਂ ਕਮਲ ਫੁੱਲ ਦੇ ਉੱਪਰ ਉਹ ਪੀਲੇ ਰੰਗ ਦੀ ਪਰਾਗ ਹੁੰਦੀ ਹੈ ਜਿਹਨੂੰ ਧੂੜੇ ਕਹਿੰਦੇ ਹੈ, ਇੱਧਰ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ 'ਤੇ ਵੀ ਜੋ ਗੁਰਸਿੱਖ ਸੰਗਤਾਂ ਦੀਆਂ ਤਥਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਸੇਵਾ ਕਰਨ ਸਮੇਂ ਇੱਧਰ ਉੱਧਰ ਰਸਤੇ ਵਿੱਚ ਚੱਲਦੇ ਹੈ, ਜਿਹੜੀ ਕੋਈ ਚਰਨਾਂ 'ਤੇ ਧੂੜੀ ਪਈ ਹੈ ਇਹ ਮਾਨੋ ਜਿਵੇਂ ਕਬਲ 'ਤੇ ਪਰਾਗ ਹੁੰਦੀ ਹੈ, ਮਹਾਰਾਜ ਦੇ ਚਰਨਾਂ 'ਤੇ ਧੂੜੀ ਪਈ ਸਜਦੀ ਹੈ। ਕਬਲ ਫੁੱਲ ਵਿੱਚ ਖੁਸ਼ਬੋਈ ਹੁੰਦੀ ਹੈ, ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਕੀਰਤੀ ਦਾ ਨਿਵਾਸ ਹੈ, ਜਸ ਵਡਿਆਈ ਦਾ ਨਿਵਾਸ ਹੈ। ਜਿਹੜਾ ਕਮਲ ਹੈ ਜੇ ਉਹ ਛੋਹੀਏ ਬੜਾ ਕੂਲਾ ਹੁੰਦਾ ਹੈ, ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਦੇ ਜਿਹੜੇ ਚਰਨ ਹੈ ਉਹ ਬੜੇ ਕਮਲ ਉਹ ਦਰਵੀ ਭੂਤ ਹੈ, ਜਿਹੜਾ ਕੋਈ ਮੱਥਾ ਟੇਕਦਾ ਅਤੇ ਧਰਦੇ ਉਹਨੂੰ ਬਖਸ਼ਦੇ ਹੈ ਮਹਾਰਾਜ ਦੇ ਚਰਨ। ਜਿਹੜਾ ਕਮਲ ਹੈ ਜਲ ਤੋਂ ਹਮੇਸ਼ਾ ਨਲੇਪ ਰਹਿੰਦਾ ਹੈ, ਵੱਖਰਾ ਰਹਿੰਦਾ ਹੈ, ਗੁਰੂ ਨਾਨਕ ਗੁਰੂ ਅੰਗਦ ਸਾਹਿਬ ਦੇ ਜਿਹੜੇ ਚਰਨ ਹੈ ਪਦਾਰਥਾਂ ਰੂਪੀ ਤੋਂ ਜਲ ਤੋਂ ਨਲੇਪ ਰਹਿੰਦੇ, ਪਸਾ ਮਾਇਆ ਤੋਂ ਉਲੇਪ ਰਹਿੰਦੇ ਹੈ। ਜਿਹੜਾ ਕਵਲ ਫਲ ਹੈ ਪਾਣੀ ਤੋਂ ਉੱਚਾ ਉੱਠ ਕੇ ਖਿੜਦਾ ਹੈ, ਗੁਰੂ ਅੰਗਦ ਸਾਹਿਬ ਦੇ ਜਿਹੜੇ ਚਰਨ ਹੈ ਪਦਾਰਥਾਂ ਨਾਲ ਭਰੇ ਹੋਏ ਜਿਹੜੇ ਸੰਸਾਰ ਦੇ ਰਸ ਕਲਸ ਹੈ ਉਹਨਾਂ ਤੋਂ ਉੱਚੇ ਰਹਿੰਦੇ ਅਤੇ ਉੱਚੇ ਕਰਦੇ ਹੈ। ਇਸੇ ਤਰ੍ਹਾਂ ਇਹ ਤਾਂ ਕਵਲ ਫੁੱਲ ਅਤੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਸਮਾਨਤਾ ਹੋ ਗਈ, ਬਰਾਬਰੀ ਹੋ ਗਈ ਵੀ ਵਿਸ਼ੇਸ਼ਤਾ ਕੀ ਹੈ ਵੀ ਗੁਰੂ ਅੰਗਦ ਸਾਹਿਬ ਦੇ ਚਰਨ ਜਿਹੜੇ ਆ ਉਹ ਮੁਕਤੀ ਦਿੰਦੇ ਹੈ, ਜਿਹੜਾ ਚਰਨਾਂ 'ਤੇ ਆ ਕੇ ਕੋਈ ਮੱਥਾ ਟੇਕਦਾ ਉਹ ਚਰਨਾਂ ਦੀ ਛਲ ਲੈਂਦਾ ਉਹਨੂੰ ਮੁਕਤੀ ਬਖਸ਼ ਦਿੰਦੇ ਗੁਰੂ ਅੰਗਦ ਸਾਹਿਬ ਜੀ ਦੇ ਚਰਨ। ਕਵਲ ਨੂੰ ਜਿੰਨੇ ਮਰਜ਼ੀ ਆ ਕੇ ਮੱਥੇ ਟੇਕੀ ਜਾਏ ਉਹ ਕਿਸੇ ਨੂੰ ਮੁਕਤ ਨਹੀਂ ਕਰਦਾ, 84 ਦੇ ਚੱਕਰ ਤੋਂ ਨਹੀਂ ਕੱਢਦਾ, ਜਨਮਣ ਤੋਂ ਨਹੀਂ ਬਚਾਉਂਦਾ, ਜਮਾਂ ਦੇ ਲੇਖੇ ਤੋਂ ਹਿਸਾਬ ਕਿਤਾਬ ਤੋਂ ਨਹੀਂ ਬਚਾਉਂਦਾ ਹੈ। ਪਰ ਗੁਰੂ ਅੰਗਦ ਸਾਹਿਬ ਦੇ ਚਰਨ ਉਹਨਾਂ ਦੀ ਸ਼ਰਨ ਕੋਈ ਆ ਜਾਏ ਚਰਨਾਂ 'ਤੇ ਮੱਥਾ ਟੇਕ ਦੇਵੇ ਉਹਨੂੰ ਮੁਕਤ ਕਰ ਦਿੰਦੇ ਹੈ, 84 ਦੇ ਚੱਕਰ ਤੋਂ ਕੱਢ ਦਿੰਦੇ ਹੈ, ਉਹਦਾ ਜਨਮ ਮਰਨ ਮੇਟ ਦਿੰਦੇ ਹੈ। ਕਿਉਂ ਗੁਰੂ ਅੰਗਦ ਸਾਹਿਬ ਦੇ ਜਿਹੜੇ ਚਰਨ ਹੈ ਕਮਲਾਂ ਨਾਲੋਂ ਇਹ ਕਹਿੰਦੇ ਵਿਸ਼ੇਸ਼ਤਾ ਰੱਖਦੇ, ਇਹ ਵਾਧਾ ਰੱਖਦੇ। ਕਿਉਂ ਇਹ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦੀ ਮਹਿਮਾ ਦਾ ਮੰਗਲ ਕਵੀ ਸੰਤੋਖ ਸਿੰਘ ਜੀ ਨੇ ਜਿਵੇਂ ਕੀਤਾ ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਅਖੀਰ 'ਤੇ ਪੜ੍ਹ ਕੇ ਫਿਰ ਸਮਾਪਤੀ ਕਰ ਲਈ ਸੀ। ਅੱਜ ਹੁਣ ਜਿਵੇਂ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣਿਆ ਵੈ, ਜਿਵੇਂ ਭੱਟਾਂ ਨੇ ਕਿਹਾ ਭੱਲੇ ਵੰਸ਼ ਦੀ ਭਾਈ ਭੱਲ ਜੀ ਨੇ ਇਹ ਤੁਹਾਡੇ ਜਿਹੜੇ ਗੁਣ ਹੈ ਉਹ ਬੇਅੰਤ ਬੇਅੰਤ ਹੈ, ਉਹਨਾਂ ਨੂੰ ਕੋਈ ਗਿਣ ਕੇ ਨਹੀਂ ਦੱਸਦਾ। ਕੰਨ ਹਰ ਬੂੰਦ ਬਸਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੇ। ਇਸੇ ਤਰ੍ਹਾਂ ਜਿਹੜੀਆਂ ਬੱਦਲ ਦੀਆਂ ਬੂੰਦਾਂ ਹੈ, ਜਦੋਂ ਬਾਰਿਸ਼ ਕਰਦਾ ਬੱਦਲ ਕਿੰਨੀਆਂ ਬੂੰਦਾਂ ਡਿੱਗਦੀਆਂ ਧਰਤੀ 'ਤੇ, ਉਹਨਾਂ ਨੂੰ ਕੋਈ ਗਿਣ ਕੇ ਦੱਸ ਸਕਦਾ? ਕੋਈ ਨਹੀਂ ਗਿਣ ਸਕਦਾ। ਬੇਅੰਤ ਹੁੰਦੀਆਂ ਅਤੇ ਧਰਤੀ 'ਤੇ ਬਸ ਨਾ, ਧਰਤੀ 'ਤੇ ਜਿੰਨੇ ਰੁਮਾਵਲੀ ਹੈ, ਦਰੱਖਤਾਂ ਦੀ ਬਨਸਪਤੀ ਦੀ ਪੰਗਤੀ ਹੈ, ਉਹ ਬੇਅੰਤੀ ਹੈ। ਦਰਖਤ ਅਣਗਿਣਤੀ ਹੈ, ਗਿਣੇ ਕੇ ਨਹੀਂ ਦੱਸੇ ਜਾ ਸਕਦੇ। ਪਰ ਕੋਈ ਸ਼ਕਤੀ ਵਾਲਾ ਮਨੁੱਖ ਬਨਸਪਤੀ ਗਿਣ ਕੇ ਦੱਸ ਸਕਦਾ ਵੀ ਇੰਨੇ ਤਰ੍ਹਾਂ ਦੇ ਦਰਖਤ ਹੈ, ਇੰਨੇ ਗਿਣਤੀ ਵਿੱਚ ਹੈ, ਸਾਰੀ ਬਨਸਪਤੀ ਦਾ ਪੱਤਾ ਪੱਤਾ ਇੰਨਾ ਹੈ। ਉਹ ਕਈ ਵਿਦਵਾਨਾਂ ਨੇ ਸਿੱਧਾ ਹਿਸਾਬ ਲਾਇਆ, ਕਹਿੰਦੇ ਸਾਰੀ ਬਨਸਪਤੀ ਦਾ ਜੇ ਪੱਤਾ ਪੱਤਾ ਲਈਏ ਤਾਂ 32 ਤੋਲੇ ਭਾਰ ਹੈ, 3200 ਤੋਲਾ ਭਾਰ ਹੈ। ਜਾਣੀ ਇਸ ਤਰ੍ਹਾਂ ਉਹਨਾਂ ਨੇ ਹਿਸਾਬ ਲੈ ਲਿਆ ਬਨਸਪਤੀ ਦਾ, ਇੱਕ ਇੱਕ ਪੱਤਾ ਲੈ ਕੇ ਵੀ ਸਾਰਾ 3200 ਤੋਲਾ ਭਾਰ ਬਣ ਜਾਂਦਾ ਹੈ। ਕਨ ਹਰ ਬੂੰਦ ਬਸਰੋ ਮਾਵਲ ਕੁਸਮ ਬਸੰਤ ਗਨੰਤ ਨਾ ਆਵੇ। ਜੇ ਬਸੰਤ ਰੁੱਤ ਵੀ ਜਿਹੜੇ ਫੁੱਲ ਖਿੜਦੇ ਆ ਤਰ੍ਹਾਂ ਤਰ੍ਹਾਂ ਦੇ ਬੂਟਿਆਂ ਨੂੰ, ਉਹ ਗਿਣਤੀ ਵਿੱਚ ਨਹੀਂ ਆਉਂਦੇ। ਪਰ ਜੇ ਕੋਈ ਰਿੱਧੀ ਸਿੱਧੀ ਵਾਲਾ ਸ਼ਕਤੀ ਸੰਪੰਨ ਪੁਰਸ਼ ਗਿਣ ਕੇ ਦੱਸ ਦੇਵੇ ਤਾਂ ਕੋਈ ਅਣਹੋਈ ਗੱਲ ਨਹੀਂ ਹੈ ਵੀ ਉਹ ਮੰਨਿਆ ਜਾ ਸਕਦਾ ਵੀ ਹਾਂ ਬਸੰਤ ਰੁੱਤ ਦੇ ਜਿਹੜੇ ਫੁੱਲ ਗਿੜੇ ਇੰਨੇ ਨੇ। ਇਸੇ ਤਰ੍ਹਾਂ ਰਾਕਸ਼ਸ ਕਿਰਨ ਉਧਰ ਸਾਗਰ ਕੋ, ਚੰਦਰਮਾ ਦੀਆਂ ਜਿਹੜੀਆਂ ਅਤੇ ਸੂਰਜ ਦੀਆਂ ਕਿਰਨਾਂ ਹੈ, ਹੁਣ ਤੱਕ ਕਿੰਨੀਆਂ ਕੁ ਨਿਕਲੀਆਂ ਅਤੇ ਅੱਗੇ ਕਿੰਨੀਆਂ ਕੁ ਨਿਕਲਣਗੀਆਂ ਸੂਰਜ ਵਿੱਚੋਂ ਕਿਰਨਾਂ ਪ੍ਰਕਾਸ਼ਮਈ, ਕੋਈ ਗਿਣ ਕੇ ਨਹੀਂ ਦੱਸ ਸਕਦਾ। ਪਰ ਸ਼ਕਤੀ ਸੰਪੰਨ ਮਨੁੱਖ ਕਹਿ ਸਕਦਾ ਵੀ ਹੁਣ ਤੱਕ ਇੰਨੀਆਂ ਕਿਰਨਾਂ ਨਿਕਲੀਆਂ, ਇੰਨੀਆਂ ਅੱਗੇ ਨੂੰ ਇਹਨਾਂ ਵਿੱਚੋਂ ਨਿਕਲਣਗੀਆਂ, ਸੱਚ ਮੰਨਿਆ ਜਾ ਸਕਦਾ। ਇਸੇ ਤਰ੍ਹਾਂ ਜਿਹੜਾ ਸਮੁੰਦਰ ਦਾ ਉਧਰ ਹੈ ਪੇਟ ਹੈ, ਸਮੁੰਦਰ ਦੀ ਡੂੰਘਾਈ ਹੈ, ਕਿੰਨਾ ਕੁ ਡੂੰਘਾ ਹੈ ਕੋਈ ਨਹੀਂ ਦੱਸ ਸਕਦਾ। ਪਰ ਕੋਈ ਸ਼ਕਤੀ ਸੰਪੰਨ ਮਨੁੱਖ ਕਹਿ ਦੇ ਵੀ ਇੰਨਾ ਡੂੰਘਾ, ਇੰਨਾ ਚੌੜਾ ਹੈ ਤੇ ਸੱਚ ਮੰਨਿਆ ਜਾ ਸਕਦਾ ਹੈ। ਗੰਗ ਤਰੰਗ ਅੰਤ ਕੋ ਭਾਵ ਹੈ, ਜਿਹੜੀਆਂ ਗੰਗਾ ਦੇ ਵਿੱਚੋਂ ਹਵਾ ਦੇ ਵੇਗ ਕਰਕੇ ਛੱਲਾਂ ਉੱਠਦੀਆਂ, ਲਹਿਰਾਂ ਉੱਠਦੀਆਂ, ਇਹਨਾਂ ਦਾ ਅੰਤ ਕੋਈ ਪਾ ਸਕਦਾ, ਗਿਣ ਕੇ ਦੱਸ ਸਕਦਾ? ਨਹੀਂ। ਪਰ ਕੋਈ ਸਿੱਧੇ ਵਾਲਾ ਪੁਰਸ਼, ਸ਼ਕਤੀ ਵਾਲਾ ਪੁਰਸ਼ ਕਹਿ ਦੇਗਾ ਵੀ ਜਦੋਂ ਤੋਂ ਗੰਗਾ ਹੋਂਦ ਵਿੱਚ ਆਈ ਹੈ, ਹੁਣ ਤੱਕ ਉਹਨਾਂ ਵਿੱਚੋਂ ਇੰਨੀਆਂ ਪਾਣੀ ਵਿੱਚੋਂ ਛੱਲਾਂ ਉੱਠੀਆਂ, ਆਉਣ ਵਾਲੇ ਸਮੇਂ ਵਿੱਚ ਹਵਾ ਦੇ ਵੇਗ ਨਾਲ ਉਹ ਗੰਗਾ ਵਿੱਚੋਂ ਇੰਨੀਆਂ ਪਾਣੀਆਂ ਦੀਆਂ ਛੱਲਾਂ ਲਹਿਰਾਂ ਉੱਠਣਗੀਆਂ, ਗਿਣ ਕੇ ਦੱਸ ਸਕਦਾ ਅਤੇ ਮੰਨਿਆ ਜਾ ਸਕਦਾ ਵੀ ਹਾਂ ਠੀਕ ਹੈ। ਇਸ ਤਰ੍ਹਾਂ ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣਿਆ ਹੈ। ਇਹ ਪੱਲਿਆਂ ਦੀ ਅੰਸ ਵੰਸ ਵਿੱਚ ਪੈਦਾ ਹੋਣ ਵਾਲੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਤੇਰੀ ਉਪਮਾ ਨੂੰ ਕੋਈ ਕਹਿਣ ਲੱਗੇ ਕਿੰਨੀ ਕੁ ਹੈ, ਕਿੱਥੋਂ ਕੁ ਤੱਕ ਹੈ, ਕੋਈ ਹਿਸਾਬ ਕਿਤਾਬ ਨਹੀਂ ਲਾ ਸਕਦਾ ਹੈ। ਤੁਹਾਡੀ ਉਪਮਾ ਤਾਂ ਤੁਹਾਨੂੰ ਹੀ ਬਣਾਉਣੀ ਹੈ, ਜਿਹੋ ਜਿਹੇ ਤੁਸੀਂ ਆਪ ਹੋ ਮਹਾਰਾਜ, ਉਹੋ ਜਿਹੀ ਤੁਹਾਡੀ ਮਹਾਨ ਉਪਮਾ ਹੈ, ਉਹਦਾ ਹਿਸਾਬ ਕਿਤਾਬ ਨਹੀਂ ਲਾ ਸਕਦਾ ਹੈ। ਕਿਉਂਕਿ ਆਪ ਜੀ ਨੂੰ 12 ਸਾਲ ਕਰਦਿਆਂ ਹੁਣ ਸੇਵਾ ਕਰਦਿਆਂ 12 ਸਿਰੋਪੋ ਮਿਲੇ ਹੈ, 12 ਵਰ ਮਿਲੇ ਹੈ। ਸਿਰੋਪੋ ਤਾਂ ਇੱਕ ਹੀ ਨਹੀਂ ਮਾਨ ਹੁੰਦਾ ਹੈ, ਜੇ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਕੋਈ ਸਹੀ ਰੂਪ ਵਿੱਚ ਮਿਲ ਜਾਏ। ਜਿਹਨੂੰ ਹੁਣ ਵੇਖ ਲਓ ਸੇਵਾ ਕਰਕੇ ਖੁਸ਼ੀ ਦੇ ਵਿੱਚ 12 ਸਿਰੋਪੋ ਮਿਲ ਜਾਣ, ਉਹ ਗੁਰੂ ਅਮਰਦਾਸ ਸਾਹਿਬ ਜੀ ਹੈ। ਅਤੇ ਫਿਰ 12 ਮਰ ਮਿਲਣ, ਬਰ ਇੱਕ ਹੀ ਬੜਾ ਬਮਹਾਨ ਹੁੰਦਾ ਹੈ ਵੀ ਜਿਹਨਾਂ ਨੂੰ ਇਹ ਬਰ ਮਿਲਿਆ ਵੀ ਤੁਸੀਂ ਨਥਾਮਿਆਂ ਦੇ ਥਾਂ ਹੋਵੋਗੇ, ਨਿਤਰਿਆਂ ਦੇ ਤਿਰ ਹੋਵੋਗੇ, ਨਿਆਸਰਿਆਂ ਦੇ ਆਸਰੇ ਹੋਵੋਗੇ, ਨਿਓਟਿਆਂ ਦੀ ਓਟ ਹੋਵੋਗੇ, ਜਿਹੜੇ ਨਿਗਤੇ ਜਿਨ੍ਹਾਂ ਦੀ ਕੋਈ ਗਤ ਨਹੀਂ ਕਰ ਸਕਦਾ, ਕੋਈ ਕਲਿਆਣ ਨਹੀਂ ਕਰ ਸਕਦਾ, ਉਹਨਾਂ ਦੀ ਤੁਸੀਂ ਗਤੀ ਕਲਿਆਣ ਕਰਨ ਵਾਲੇ ਹੋਵੋਗੇ। ਜਿਨ੍ਹਾਂ ਨੂੰ ਕੋਈ ਥਾਂ ਨਹੀਂ ਦਿੰਦਾ, ਉਹਨਾਂ ਨੂੰ ਤੁਸੀਂ ਸਰੂਪ ਰੂਪੀ ਥਾਂ ਦੀ ਬਖਸ਼ਿਸ਼ ਕਰੋਗੇ। ਜਿਨ੍ਹਾਂ ਦੀ ਨੂੰ ਕੋਈ ਇੱਜ਼ਤ ਅਬਰੋਰ ਨਹੀਂ ਦੇਣ ਵਾਲਾ, ਉਹਨਾਂ ਦੀ ਤੁਸੀਂ ਇੱਜ਼ਤ ਅਬਰੋਰ ਬਣਾ ਦੇ ਦਿਓਗੇ। ਜਿਨ੍ਹਾਂ ਨੂੰ ਜੇ ਨਿਤਰ ਇਹ ਹੈ, ਜਿਨ੍ਹਾਂ ਦੀ ਕੋਈ ਧਿਰ ਨਹੀਂ ਹੈ, ਉਹਨਾਂ ਦੀ ਤੁਸੀਂ ਧਿਰ ਹੋਵੋਗੇ, ਉਹਨਾਂ ਦੇ ਆਸਰੇ 'ਤੇ ਖੜਾਂਗੇ ਵੀ ਕੋਈ ਡਰ ਨਹੀਂ, ਅਸੀਂ ਤੇਰੇ ਹੈ ਪਾਸੇ ਖੜੇ ਹੋਏ, ਤੇਰੀ ਧਿਰ 'ਤੇ ਤੇਰੇ ਵੱਲ ਦੇ ਅਸੀਂ ਹਾਂ। ਉਹਨੇ ਧਿਰਿਆਂ ਨੂੰ ਧਿਰ ਦੇਣ ਵਾਲੇ ਹੋਵੋਗੇ। ਇੰਨੇ ਵਾਰ ਇੰਨੀਆਂ ਬਖਸ਼ਿਸ਼ਾਂ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਿਲਿਆ, ਇਸ ਕਰਕੇ ਫਿਰ ਉਹਨਾਂ ਦੀ ਉਪਮਾ ਨੂੰ ਕੋਈ ਦੱਸ ਸਕਦਾ ਵੀ ਇਹ ਨੀਕ ਹੈ? ਕੋਈ ਹੈ ਐਸਾ ਗੁਰੂ ਜਿਹਨੇ ਆਪਣੇ ਵਰਗੀਆਂ ਬਾਈ ਮੰਜੀਆਂ ਵਰਗੇ ਪੂਜਨੀਕ ਸਤਿਕਾਰਯੋਗ ਸਿੱਖ ਬਣਾ ਦਿੱਤੇ ਹੁਣ ਵੀ ਜਿਵੇਂ ਅਸੀਂ ਉਪਦੇਸ਼ ਨੇ ਐਵੇਂ ਤੁਸੀਂ ਦਿਓ, ਜਿਵੇਂ ਅਸੀਂ ਬਖਸ਼ਾਂ ਕਰਦੇ ਉਵੇਂ ਤੁਸੀਂ ਬਖਸ਼ਾਂ ਕਰੋ। ਇਸੇ ਤਰ੍ਹਾਂ ਫਿਰ ਮਾਈਆਂ ਜਿਹੜੀਆਂ, ਇਹਨਾਂ ਨੂੰ ਵੀ 72 ਪੀੜ੍ਹੇ ਗੁਰੂ ਅਮਰਦਾਸ ਸਾਹਿਬ ਜੀ ਨੇ ਬਖਸ਼ੇ ਵੀ ਤੁਸੀਂ ਕੋਈ ਘੱਟ ਨਹੀਂ ਹੈ, ਤੁਸੀਂ ਵੀ ਸਿੱਖੀ ਦਾ ਪ੍ਰਚਾਰ ਤਕੜੇ ਹੋ ਕੇ ਕਰੋ। ਇਸ ਤਰ੍ਹਾਂ ਇਹ ਬਖਸ਼ਾਂ ਦੇ ਭੰਡਾਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਹੈ। ਉਹਨਾਂ ਦਾ ਮੰਗਲ ਕਵੀ ਸੰਤੋਖ ਸਿੰਘ ਜੀ ਨੇ ਆ ਦੋਹਰੇ ਛੰਦ ਵਿੱਚ ਬੜੇ ਸੋਹਣੇ ਢੰਗ ਨਾਲ ਸੋਹਣੇ ਲਫ਼ਜ਼ਾਂ ਵਿੱਚ ਕੀਤਾ ਹੈ। ਉਹ ਜਿਵੇਂ ਆ ਰਿਹਾ ਸੀ, ਸੁਣੀਏ ਮਨ ਲਾ ਕੇ। ਸ੍ਰੀ ਸਤਿਗੁਰ ਬਾਰ ਅਮਰ ਜੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੈ ਵੀ ਸ੍ਰੀ ਸੋਭਾ ਵਾਲੇ ਸਤਿਗੁਰੂ ਅਮਰਦੇਵ ਸਾਹਿਬ ਜੀ ਬਹੁਤ ਹੀ ਵਰਕੀਏ ਸ੍ਰੇਸ਼ਟ ਹਨ, ਬਹੁਤ ਹੀ ਬਲਬਾੜੇ ਹਨ। ਵੀ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਦਾ ਨਾਮ ਹੈ, ਵੀ ਇਹ ਵੀ ਐਵੇਂ ਨਹੀਂ ਹੈ, ਇਹ ਸਫਲਾ ਨਾਮ ਹੈ। ਜਿੰਨੇ 33 ਕਰੋੜ ਦੇਵੀ ਦੇਵਤੇ ਹੈ, ਸਾਰੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਾਸ ਹੈ, ਸਿੱਖ ਸੇਵਕ ਹੈ, ਅਤੇ ਆਪ ਸਭ ਜੀ ਨੂੰ ਸਵਾਮੀ ਹੈ। ਜਾਂ ਆਪਣੇ ਦਾਸਾਂ ਨੂੰ ਜਿਹੜੀ ਅਮਰ ਪਦਵੀ ਬਖਸ਼ ਕੇ ਅਮਰ ਕਰਨ ਵਾਲੇ, ਵੇਖ ਲਓ ਆਪਣੇ ਦਾਸਾਂ ਨੂੰ ਬਾਈ ਮੰਜੀਆਂ ਅਮਰ ਪਦਵੀਆਂ ਬਖਸ਼ੀਆਂ ਅਤੇ ਅਮਰ ਕਰ ਦਿੱਤੇ। ਉਹ ਬਾਈ ਮੰਜੀਆਂ ਵਾਲਿਆਂ ਦੇ ਨਾਂ ਲਿਖੇ ਪਏ, ਨਹੀਂ ਤਾਂ ਆ ਜਿਹੜੀ ਪਦਵੀ ਜੀ ਕੁਰਸੀ ਜੀ ਹੈ 5 ਸਾਲ ਦੀ ਹੁੰਦੀ ਵੱਧ ਤੋਂ ਵੱਧ, ਹੋਰ ਅਗਲੇ ਹੋਰ ਖਿੱਚ ਲੈਂਦੇ ਹੈ। ਅਤੇ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਪਦਵੀਆਂ ਬਖਸ਼ੀਆਂ ਹੁਣ ਤੱਕ ਕਹਿੰਦੇ, ਹੁਣ ਤੱਕ ਕਹਿੰਦੇ ਵੀ ਆਹ ਬਾਈ ਮੰਜੀਆਂ ਵਾਲੇ ਗੁਰਮੁਖ ਗੁਰਸਿੱਖ ਆਹ ਸੀ ਸਿੱਖੀ ਦੇ ਪ੍ਰਚਾਰ ਕਰਨ ਵਾਲੇ, ਉਹਨਾਂ ਦੇ ਨਾਂ ਲਿਖੇ ਪਏ ਆ, ਜੋ ਉਹਨਾਂ ਨੂੰ ਬਖਸ਼ਿਸ਼ਾਂ ਕੀਤੀਆਂ ਉਹ ਵੀ ਗੁਰੂ ਮਹਾਰਾਜ ਦੀਆਂ। ਇਸ ਕਰਕੇ ਜੋ ਆਪਣੇ ਦਾਸਾਂ ਨੂੰ ਅਮਰ ਪਦਵੀਆਂ ਕਰਨ ਕਰ ਅਮਰ ਪਦਵੀਆਂ ਬਖਸ਼ ਕੇ ਅਮਰ ਅਵਨਾਸ਼ੀ ਕਰਨ ਵਾਲੇ ਹਨ, ਉਹ ਐਸੇ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਬੜੇ ਸ੍ਰੇਸ਼ਟ ਹਨ। ਸ਼ਰਨ ਨਰਨ ਦੁੱਖ ਹਰਨ। ਫਿਰ ਜਿਸ ਗੁਰੂ ਅਮਰਦਾਸ ਸਾਹਿਬ ਦੀ ਜਿਹੜੀ ਸ਼ਰਨ ਹੈ ਉਹ ਬੜੀ ਮਹਾਨ ਹੈ, ਕਹਿੰਦੇ ਉਹ ਪੁਰਸ਼ਾਂ ਦੇ ਦੁੱਖਾਂ ਨੂੰ ਹਰਨ ਵਾਲੀ ਹੈ, ਭਾਵੇਂ ਕੋਹੜੀ ਵੀ ਆ ਜਾਏ ਉਹ ਇਹ ਵੀ ਕਹਿ ਦੇਵੇ ਗਿਆ ਕਸੋਟਾ ਲੱਦਾ, ਫਿਰ ਗਿਆ ਕਸੋਟਾ ਲੱਦਾ, ਫਿਰ ਦੁਨੀਆਂ ਦੇ ਲੋਕੋ ਸੁਣ ਲਓ ਮੇਰਾ ਜਿਹੜਾ ਕਸੋਟਾ ਗਿਆ ਸੀ ਜਾਂ ਪੜਦਾ ਚੱਲਿਆ ਗਿਆ, ਇੱਜ਼ਤ ਖਤਮ ਹੋ ਗਈ ਸੀ, ਉਹ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੈਨੂੰ ਆ ਕੇ ਪੜਦਾ ਮਿਲ ਗਿਆ, ਉਹ ਇੱਜ਼ਤ ਹਾਸਲ ਹੋ ਗਈ ਹੈ। ਤੇ ਹੋਈ ਵੀ ਵੇਖ ਲਓ ਉਹਨੂੰ ਪਰਦਾ ਲੱਭ ਗਿਆ ਜੇ ਤੇ ਫਿਰ ਉਹ ਪ੍ਰਾਪਤ ਹੋ ਗਈ ਕੁੜੀ ਨੂੰ ਠੀਕ ਕਰਕੇ ਫਿਰ ਉਹ ਮਸੋ ਮਰਾਰੀ ਜਿਹੜੀ ਹੈ ਉਹਦਾ ਨਾਂ ਰੱਖ ਦਿੱਤਾ ਵਿਆਹ ਵੂਹ ਕਰਕੇ ਅਤੇ ਫਿਰ ਉਹਨਾਂ ਨੂੰ ਵਰ ਦਿੱਤੇ ਵੀ ਜਿਹੜਾ ਵੀ ਤੁਹਾਡਾ ਦੋਹਾਂ ਦਾ ਨਾਮ ਜਪੇਗੀ ਉਹਨੂੰ ਵੀ ਸਿੱਖੀ ਪ੍ਰਾਪਤ ਹੋਵੇਗੀ। ਜਿਨ੍ਹਾਂ ਦੀ ਸ਼ਰਨ ਐਸੀ ਹੈ ਜਿਹੜੇ ਕੋੜ ਵਰਗੇ ਦੁੱਖ ਹੈ ਉਹਨਾਂ ਪੁਰਸ਼ਾਂ ਦੇ ਨਾਸ ਕਰਨ ਵਾਲੀ ਹੈ। ਕਾਰਨ ਕਾਰਨ ਸੁਜਾਨ ਮਨ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਕਾਰਨ ਕਰਨ ਹੈ, ਜਿੰਨੇ ਕਾਰਨ ਹੈ ਉਹਨਾਂ ਨੂੰ ਕਰਨ ਵਾਲੇ ਹੈ, ਸਬੱਬ ਬਣਾਉਣ ਵਾਲੇ ਹੈ। ਨਹੀਂ ਜਿਹੜੇ ਕੋਈ ਪਹਿਲਾਂ ਕੋਈ ਕਾਰਨ ਹੈ ਨਾ ਕਰਮਾਂ ਕਰਕੇ ਬਣੇ, ਉਹਨਾਂ ਨੂੰ ਫੇਰ ਕਰਨਾ, ਤਬਦੀਲੀ ਵਿੱਚ ਲਿਆਉਣਾ, ਇਹ ਪਰਮੇਸ਼ਰ ਤੋਂ ਬਗੈਰ ਨਹੀਂ ਕਰ ਇਹਨਾਂ ਸਬੱਬਾਂ ਨੂੰ ਕਾਰਨਾਂ ਨੂੰ ਤਬਦੀਲ ਕਰ ਸਕਦਾ। ਉਹ ਸਬੱਬਾਂ ਅਨੁਸਾਰ ਉਹ ਬਹਾਨੇ ਬਣੀ ਜਾਣਗੇ, ਉਸ ਅਨੁਸਾਰ ਮਨੁੱਖ ਨੂੰ ਦੁੱਖ ਸੁੱਖ ਮਿਲੀ ਜਾਊਗਾ। ਪਰ ਗੁਰੂ ਅਮਰਦਾਸ ਸਾਹਿਬ ਜੀ ਕਾਰਨ ਕਰਨ, ਜਿੰਨੇ ਸਬੱਬ ਬਣੇ ਹੈ ਉਹਨਾਂ ਨੂੰ ਵੀ ਬਣਾਉਣ ਵਾਲੇ ਹੈ। ਜਿਉਂ ਜਿਹੜਾ ਚਾਹੁਣ ਉਹੀ ਸਬੱਬ ਬਣਾ ਲੈਂਦੇ। ਹੁਣ ਜਿਹੜਾ ਕੋਹੜੀ ਸੀ, ਕੁਸ਼ਟੀ ਸੀ, ਉਹ ਕਰਮ ਕਰਕੇ ਤਾਂ ਹੁਣ ਇਹੀ ਕਾਰਨ ਬਣਿਆ ਵੀ ਇਹਨੂੰ ਕੋਹੜ ਹੋਊਗਾ, ਪਰ ਮਹਾਰਾਜ ਦੀ ਸ਼ਰਨ ਆ ਗਿਆ। ਉਹ ਫਿਰ ਆਪ ਜੀ ਨੇ ਜਿਹੜਾ ਨਹੀਂ ਕਾਰਨ ਬਣਨ ਵਾਲਾ ਸਬੱਬ ਬਣਨਾ ਉਹ ਬਣਾ ਲਿਆ, ਕਹਿ ਦਿੱਤਾ ਵੀ ਇਹਨੂੰ ਸਾਡੇ ਜਲ ਵਾਲੇ ਜਿੱਥੇ ਇਸ਼ਨਾਨ ਕਰਦੇ ਹੋ ਜਲ ਵਿੱਚ ਇਸ਼ਨਾਨ ਕਰਾਓ ਅਤੇ ਠੀਕ ਠਾਕ ਕਰਕੇ ਇੱਥੇ ਲਿਆਓ। ਵੇਖ ਲਓ ਵੀ ਉਹ ਕਾਰਨ ਬਣਾ ਲਿਆ, ਸਬੱਬ ਬਣਾ ਲਿਆ, ਠੀਕ ਠਾਕ ਕਰ ਦਿੱਤਾ ਉਹਨੂੰ। ਫਿਰ ਇੱਕ ਮਾਈ ਦਾ ਪੁੱਤਰ ਮਰਿਆ, ਉਹ ਲਿਆ ਕੇ ਦੇਹੜੀ ਅਤੇ ਮਹਾਰਾਜ ਦੇ ਅੱਗੇ ਪਾ ਦਿੰਦੀ ਹੈ। ਹੁਣ ਹੈ ਤਾਂ ਮਾਰਨ ਦਾ ਕਰਨ ਸਬੱਬ ਬਣਿਆ ਹੀ ਹੋਇਆ ਸੀ, ਤਾਂ ਹੀ ਮਰਿਆ, ਅਤੇ ਮਹਾਰਾਜ ਨੇ ਜਿਉਂਦੇ ਕਰਨ ਵਾਲਾ ਸਬੱਬ ਬਣਾ ਲਿਆ। ਅਤੇ ਕਹਿ ਦਿੱਤਾ ਵੀ ਉਹ ਮਾਈ ਨੂੰ ਕਹੋ ਵੀ ਅੰਮ੍ਰਿਤ ਵੇੜਾ, ਹੁਣ ਤੂੰ ਰੱਬ ਰੱਬ ਕਰ, ਵਾਹਿਗੁਰੂ ਵਾਹਿਗੁਰੂ ਕਰ, ਅਤੇ ਜਿਸ ਪੁੱਤਰ ਨੂੰ ਤੂੰ ਰੋ ਪਿੱਟ ਰਹੀ ਆ ਉਹ ਤੇਰਾ ਅਸੀਂ ਜਿਉਂਦਾ ਕਰ ਦੇਵਾਂਗੇ। ਇਉਂ ਹੈ ਜਿਹੜੇ ਸਬੱਬ ਹੈ ਨਾ, ਜਿਹੜੇ ਨਹੀਂ ਬਣਨ ਵਾਲੇ ਉਹਨਾਂ ਨੂੰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਬਣਾਉਣ ਵਾਲੇ ਆ, ਉਹ ਕਾਰਨ ਕਰਨ ਹੈ। ਅੰਮ੍ਰਿਤ ਵੇਲੇ ਫਿਰ ਨਿਤਨੇਮ ਤੋਂ ਬਾਅਦ ਆਪ ਉੱਠ ਕੇ ਗਏ ਜਿੱਥੇ ਉਹ ਦਿੱਲੀ 'ਤੇ ਪਾਇਆ ਹੈ ਆਪਣਾ ਚਰਨਾਂ ਦਾ ਅੰਗੂਠਾ ਛੁਹਾਇਆ ਅਤੇ ਉਹਨੂੰ ਜਿਉਂਦਾ ਕਰ ਦਿੱਤਾ ਹੈ। ਨਾਲ ਵਚਨ ਇਹ ਵੀ ਕਰ ਦਿੱਤਾ ਵੀ ਜਿੰਨਾ ਚਿਰ ਸਾਡਾ ਸੰਸਾਰ ਦੇ ਵਿੱਚ ਸਰੀਰ ਹੈ ਉਨਾ ਚਿਰ ਤੱਕ ਮਾਂ ਪਿਓ ਦੇ ਉੱਪਰ ਅੱਗੇ ਕਿਸੇ ਦਾ ਪੁੱਤਰ ਹੀ ਨਾ ਮਰੇ। ਹੋਰ ਤਾਂ ਹੋਰ ਕੀ ਆ, ਗੋਇੰਦਵਾਲ ਦੇ ਵਿੱਚ ਵੀ ਆ ਕੇ ਕੋਈ ਜਮਰਾਜ ਜਿਹੜਾ ਆਵੇ ਨਾ, ਇੱਥੇ ਦਾ ਕੋਈ ਨਾ ਮਰੇ ਜਿੰਨਾ ਚਿਰ ਸਾਡਾ ਸਰੀਰ ਹੈ। ਸੁੱਤ ਕੇ ਸੁਣ ਕੇ ਸੁਰ ਭਾਣ ਡਰਿਓ, ਗੁਰੂ ਅਮਰਦਾਸ ਸਾਹਿਬ ਜੀ ਦਾ ਨਾਂ ਸੁਣ ਕੇ ਜਿਹੜਾ ਸੂਰਜ ਦਾ ਪੁੱਤਰ ਕਹਿੰਦੇ ਧਰਮਰਾਜ ਡਰ ਗਿਆ। ਜਿੰਨਾ ਚਿਰ ਗੁਰੂ ਅਮਰਦਾਸ ਸਾਹਿਬ ਜੀ ਦਾ ਸਰੀਰ ਆ ਉਨਾ ਚਿਰ ਜਿਹੜਾ ਧਰਮਰਾਜ ਦਾ ਦੂਤ ਹੈ ਗੋਇੰਦਵਾਲ ਸਾਹਿਬ ਨਹੀਂ ਕਿਸੇ ਨੂੰ ਮਾਰਨ ਆਇਆ। ਹੈ ਨਾ ਮਹਾਨ ਸਬੱਬ, ਐਡਾ ਵੱਡਾ ਕਾਰਨ ਕੋਈ ਬਣਾ ਸਕਦਾ ਵੀ ਤੂੰ ਨਹੀਂ ਕਿਸੇ ਨੂੰ ਆ ਕੇ ਮਾਰਨਾ ਹੈ। ਬੁੱਢਾ ਠੇਰਾ ਕੋਈ ਵੀ ਹੈ ਭਾਵੇਂ, ਉਹ ਜਿੰਨਾ ਚਿਰ ਮਹਾਰਾਜ ਸੰਸਾਰ 'ਤੇ ਰਹੇ ਉਨਾ ਚਿਰ ਕੋਈ ਨਹੀਂ ਮਰਿਆ, ਉਹ ਜਿਉਂਦੇ ਰਹੇ। ਕਿਉਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਕਾਰਨ ਕਰਨਾ, ਜਿਹੜੇ ਨਹੀਂ ਸਬੱਬ ਬਣਨ ਵਾਲੇ ਉਹਨਾਂ ਨੂੰ ਬਣਾ ਲੈਣ ਵਾਲੇ ਫਿਰ ਸੁਜਾਣ ਹੈ, ਐਨ ਚੰਗੀ ਤਰ੍ਹਾਂ ਜਾਣ ਜਾਣੀ ਜਾਣ ਹੈ, ਜਾਣੀ ਪੂਰਾ ਪੂਰਾ ਆਪ ਜੀ ਨੂੰ ਗਿਆਨ ਹੈ, ਸਭ ਕੁਛ ਪਤਾ ਹੈ। ਸਾਡੇ ਮਨ ਵਿੱਚ ਤਾਂ ਸਾਨੂੰ ਤਾਂ ਆਪਣੇ ਆਪ ਦਾ ਨਹੀਂ ਪਤਾ ਹੈ ਵੀ ਅਸੀਂ ਮਿੰਟ ਨੂੰ ਕੀ ਕਰਨਾ, ਅਤੇ ਸਾਡੇ ਨੂੰ ਮਨ ਨੂੰ ਇਹ ਵੀ ਨਹੀਂ ਪਤਾ ਵੀ ਮਿੰਟ ਕੁ ਨੂੰ ਸਾਡੇ ਨਾਲ ਕੀ ਹੋ ਜਾਣਾ ਹੈ। ਹੁਣ ਇੱਥੇ ਬੈਠੇ ਹੈ ਅਤੇ ਘਰੇ ਜਾ ਕੇ ਪਤਾ ਨਹੀਂ ਸਵਾਸ ਆਉਣ ਕਿ ਨਾ ਹੀ ਆਉਣ, ਜਾਂਦੀ ਡਿੱਗ ਪਈਏ ਜਾਂ ਰਾਹ ਹੀ ਡਿੱਗ ਪਈਏ, ਕੋਈ ਨਹੀਂ ਅਸੀਂ ਜਾਣਦੇ। ਪਰ ਗੁਰੂ ਅਮਰਦਾਸ ਸਾਹਿਬ ਜੀ ਐਸੇ ਮਹਾਨ ਹੈ, ਕਹਿੰਦੇ ਮਨ ਵਿੱਚ ਕਹਿੰਦੇ ਸਭ ਕੁਝ ਚੰਗੀ ਤਰ੍ਹਾਂ ਜਾਣਨ ਵਾਲੇ, ਸਭ ਕੁਝ ਸਮਝਣ ਵਾਲੇ, ਸਭ ਦੇ ਮਨਾਂ ਦਾ ਪਤਾ ਹੈ, ਜੋ ਜਾਣੀ ਜਾਣ ਮਨ ਵਾਲੇ ਹੈ, ਭਾਵ ਮਨ ਕਰਕੇ ਅੰਤਰ ਜਾਮੀ ਹੈ, ਪੂਰਨ ਗਿਆਨ ਬਾਨ ਹਨ। ਨਮਸਕਾਰ ਤਿੰਨ ਚਰਨ। ਕਵੀ ਸੰਤੋਖ ਸਿੰਘ ਕਹਿੰਦੇ, ਐਸੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਤੇ ਮੇਰੀ ਨਮਸਕਾਰ ਹੈ, ਮੈਂ ਮੱਥਾ ਟੇਕ ਰਿਹਾ ਹਾਂ। ਕਵਿਤ ਰਜਨੀ ਅਵਿਦਿਆ ਸਾਰ। ਹੁਣ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਦਦਾਰ ਜਿਹੜੀ ਉਹਨਾਂ ਦੀ ਮਹਾਨਤਾ ਦੱਸਦੇ, ਉਹ ਸੂਰਜ ਦੀ ਤੁਲਤਾ ਦੇ ਕੇ ਸਰੂਰ ਜਿਵੇਂ ਜਦੋਂ ਚੜ੍ਹਦਾ ਦਰਸ਼ਨ ਦਿੰਦਾ ਅਤੇ ਰਾਤ ਨੂੰ ਨਾਸ ਕਰਦਾ, ਰਾਤ ਖਤਮ ਹੋ ਜਾਂਦੀ ਹੈ। ਇਵੇਂ ਕਹਿੰਦੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਚਵਾਰਾ ਸਾਹਿਬ ਤੋਂ ਬਾਹਰ ਆਉਂਦੇ ਨਾ ਸੰਗਤਾਂ ਵਿੱਚ, ਦੀਵਾਨ ਵਿੱਚ, ਸਮਝ ਲਓ ਜਿਵੇਂ ਸੂਰਜ ਚੜ੍ਹਦਾ ਇੱਧਰੋਂ ਚੜ੍ਹਦੀ ਤਰਫ ਤੋਂ, ਮਹਾਰਾਜ ਜਦੋਂ ਆ ਕੇ ਚੜ੍ਹਦੇ ਜਾਣੀ ਸੰਗਤਾਂ ਵਿੱਚ ਆ ਕੇ ਬੈਠ ਕੇ ਦਰਸ਼ਨ ਦਿੰਦੇ ਹੈ, ਜਿਵੇਂ ਸੂਰਜ ਕਹਿੰਦੇ ਚੜ੍ਹ ਕੇ ਦਰਸ਼ਨ ਦੇ ਕੇ ਅਵਿਦਿਆ ਰਾਤ ਨੂੰ ਨਾਸ ਕਰਦਾ ਹੈ। ਗੁਰੂ ਅਮਰਦਾਸ ਸਾਹਿਬ ਦੇ ਜਿਹੜੇ ਦਰਸ਼ਨਦਾਰ ਹੈ, ਵਿਦਿਆ ਰੂਪੀ ਰਾਤ ਨੂੰ ਨਾਸ ਕਰਦੇ ਹਨ। ਭ੍ਰਮ ਸੋ ਤਿਮਰ ਹਰ। ਜਿਵੇਂ ਜਿਹੜਾ ਸੂਰਜ ਜਦੋਂ ਚੜ੍ਹਦਾ ਦਰਸ਼ਨ ਦਿੰਦਾ ਹੈ ਤੇ ਜਿਹੜਾ ਹਨੇਰਾ ਉਸਨੂੰ ਨਾਸ ਕਰ ਦਿੰਦਾ ਹੈ, ਹਨੇਰਾ ਨਹੀਂ ਰਹਿੰਦਾ ਸੂਰਜ ਚੜ੍ਹਨ ਨਾਲ। ਉਹ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਚਵਾਰਾ ਸਾਹਿਬ ਤੋਂ ਆ ਕੇ ਸੰਗਤਾਂ ਵਿੱਚ ਦੀਵਾਨ ਵਿੱਚ ਬੈਠ ਜਾਂਦੇ ਹੈ, ਸੋਹਣੀ ਚੌਂਕੀ, ਸੋਹਣੀ ਗੁਰਤਾ ਗੱਦੀ ਦੇ ਤਖ਼ਤ 'ਤੇ ਦਰਸ਼ਨ ਦਿੰਦੇ ਹੈ, ਉਹਨਾਂ ਦੇ ਦਰਸ਼ਨ ਕਰਕੇ ਜਿਹੜਾ ਭਰਮ ਰੂਪੀ ਹਨੇਰਾ ਹੈ ਉਹ ਨਾਸ ਹੋ ਜਾਂਦਾ। ਮਹਾਰਾਜ ਭਰਮ ਰੂਪੀ ਹਨੇਰੇ ਨੂੰ ਨਾਸ ਕਰਦੇ, ਭਰਮ ਚੁੱਕਦੇ ਹਨ ਸਭ ਦੇ। ਕੋਕ ਸੇ ਕਿੰਕਰ ਬਾਰ। ਜਿਵੇਂ ਜਦੋਂ ਸੂਰਜ ਚੜ੍ਹਦਾ ਹੈ, ਸੂਰਜ ਦੇ ਦਰਸ਼ਨ ਕਰਕੇ ਜਿਹੜੇ ਚੱਕਵੇ ਚੱਕਵੀ ਹੈ ਖੁਸ਼ ਹੋ ਜਾਂਦੇ ਹੈ, ਕਿਉਂਕਿ ਉਹਨਾਂ ਦਾ ਆਪੋ ਵਿੱਚ ਹੀ ਇੱਕ ਦੂਸਰੇ ਦਾ ਮੇਲ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਦੇ ਕਹਿੰਦੇ ਦਰਸ਼ਨ ਕਰਕੇ ਜਿਹੜੇ ਕਿੰਕਰ ਕੀਏ ਦਾਸ ਸੇਵਕ ਹੈ, ਉਹਨਾਂ ਦਾ ਵਾਹਿਗੁਰੂ ਨਾਲ ਮੇਲ ਹੋ ਜਾਂਦਾ ਹੈ, ਉਹ ਖੁਸ਼ ਹੋ ਜਾਂਦੇ ਹਨ। ਕੀਨੋ ਬ੍ਰਹੋ ਸ਼ੀਨ ਹੈ। ਜਿਵੇਂ ਸੂਰਜ ਦੇ ਦਰਸ਼ਨ ਹੋਣ ਨਾਲ, ਸੂਰਜ ਚੜ੍ਹਨ ਨਾਲ ਉਹ ਚੱਕਵੇ ਦਾ ਕਹਿੰਦੇ ਵਿਛੋੜਾ ਨਾਸ ਹੋ ਜਾਂਦਾ, ਚੱਕਵੀ ਨਾਲ ਮਿਲ ਪੈਂਦਾ ਹੈ। ਇਸ ਤਰ੍ਹਾਂ ਕਹਿੰਦੇ ਗੁਰੂ ਮਹਾਰਾਜ ਦੇ ਦਰਸ਼ਨ ਵੀ ਜਿਹੜੇ ਕੋਈ ਦਾਸਾ ਰੂਪੀ ਚੱਕਵੇ ਉਹਨਾਂ ਦਾ ਵਿਛੋੜਾ ਨਾਸ ਕਰਦੇ, ਵਾਹਿਗੁਰੂ ਦੇ ਦਰਸ਼ਨ ਕਰਾਉਂਦੇ ਹਨ। ਮਾਲ ਉੱਡ ਕਲ ਮਲ। ਜਿਵੇਂ ਜਦੋਂ ਸੂਰਜ ਚੜ੍ਹਦਾ ਹੈ, ਸੂਰਜ ਦੇ ਦਰਸ਼ਨ ਇੱਧਰ ਉੱਧਰ ਹੁੰਦੇ ਹੈ, ਤਾਰਿਆਂ ਦੀ ਜਿੰਨੀ ਪੰਗਤੀ ਹੈ, ਇੰਨਾ ਤਾਰਿਆਂ ਦਾ ਝੁੰਡ ਹੈ, ਉਹਨੂੰ ਦੁਹਰਾ ਦਿੰਦਾ, ਲੁਕਾ ਛਪਾ ਦਿੰਦਾ। ਆਕਾਸ਼ ਵਿੱਚ ਕੋਈ ਤਾਰਾ ਨਹੀਂ ਦਿਸਦਾ ਜਦੋਂ ਸੂਰਜ ਚੜ੍ਹ ਜਾਏ, ਸੂਰਜ ਦਾ ਦਰਸ਼ਨ ਐਸਾ ਮਹਾਨ ਹੈ। ਜਿਵੇਂ ਸੂਰਜ ਦੇ ਚੜ੍ਹਨੇ ਕਰਕੇ, ਦਰਸ਼ਨ ਦੇਣ ਕਰਕੇ ਤਾਰਿਆਂ ਦਾ ਝੁੰਡ ਉੱਡ ਜਾਂਦਾ, ਲੁਕ ਜਾਂਦਾ, ਛਿਪ ਜਾਂਦਾ ਹੈ, ਇਉਂ ਗੁਰੂ ਅਮਰ ਸਾਹਿਬ ਜਦੋਂ ਆ ਕੇ ਦੀਵਾਨ ਵਿੱਚ ਦਰਸ਼ਨ ਦਿੰਦੇ ਹੈ, ਉਹ ਜਿਹੜੇ ਪਾਪਾਂ ਰੂਪੀ ਜਿਹੜਾ ਕੋਈ ਦਲਕੀਏ ਝੁੰਡ ਹੈ, ਉਹਨੂੰ ਕਹਿੰਦੇ ਕੰਦਲਕੀਏ ਝਿੜਕ ਕੇ ਆਪ ਜੀ ਕਹਿੰਦੇ ਦੁਰਾਏ ਕੇ ਲੁਕਾ ਛਪਾ ਦਿੰਦੇ ਹਨ। ਤਾਰਾਂ ਰੂਪੀ ਜਿਹੜਾ ਤਾਰਿਆਂ ਦਾ ਜਿਵੇਂ ਝੁੰਡ ਹੈ, ਸੂਰਜ ਦਾ ਦਰਸ਼ਨ ਲੁਕਾ ਛਪਾ ਦਿੰਦਾ, ਬਾਰਾਂ ਦੇ ਦਰਸ਼ਨ ਪਾਪਾਂ ਰੂਪੀ ਜਿਹੜਾ ਝੁੰਡ ਹੈ ਉਹਨੂੰ ਕੰਦਲਕੀ ਝਿੜਕ ਕੇ ਲੁਕਾ ਛਪਾ ਦਿੰਦੇ ਹਨ। ਪਲ ਪਲ ਗਿਆਨ ਸੋ ਪ੍ਰਕਾਸ਼ ਭਾਵ ਕੀ। ਇਸੇ ਤਰ੍ਹਾਂ ਜਿਵੇਂ ਜਦੋਂ ਸੂਰਜ ਚੜ੍ਹਦਾ ਨਾ, ਆਕਾਸ਼ ਵੀ ਦਰਸ਼ਨ ਦਿੰਦਾ ਪਲ ਪਲ ਤੇ ਸਮੇਂ ਵਿੱਚ, ਕਹਿੰਦੇ ਉਹ ਸੰਸਾਰ ਦੇ ਵਿੱਚ ਬੜਾ ਪ੍ਰਕਾਸ਼ ਕਰੀ ਜਾਂਦਾ, ਵੱਧ ਤੋਂ ਵੱਧ ਉਹਦਾ ਚੰਨ ਹੁੰਦਾ, ਜਿਉਂ ਜਿਉਂ ਚੜ੍ਹਦਾ ਤਾਂ ਉਹ ਤਿਉਂ ਤੋਂ ਜ਼ਿਆਦਾ ਪ੍ਰਕਾਸ਼ ਕਰਦਾ। ਇਵੇਂ ਜਿਵੇਂ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਉਹ ਆ ਕੇ ਉਦੇ ਹੁੰਦੇ ਆ, ਰੋਜ਼ ਦੀ ਰੋਜ਼ ਦਰਸ਼ਨ ਦਿੰਦੇ ਹੈ, ਉਵੇਂ ਕਹਿੰਦੇ ਪਲ ਪਲ ਸਮੇਂ ਵਿੱਚ ਕਹਿੰਦੇ ਬਹੁਤਾ ਤੋਂ ਬਹੁਤਾ ਗਿਆਨ ਦਾ ਪ੍ਰਕਾਸ਼ ਹੁੰਦਾ, ਗਿਆਨ ਦੀ ਬਖਸ਼ਿਸ਼ ਕਰਦੇ, ਗਿਆਨ ਦਾ ਵਾਧਾ ਕਰਦੇ ਹਨ। ਬੇਮੁਖ ਕਮੁੱਦ ਦੁੱਖ। ਹਾਂ, ਦੂਜੇ ਪਾਸੇ ਵੀ ਜਦੋਂ ਸੂਰਜ ਚੜ ਜਾਏ, ਸੂਰਜ ਨੂੰ ਦੇਖ ਕੇ ਕਵੀਆਂ ਨੂੰ ਦੁੱਖ ਹੋ ਜਾਂਦਾ। ਇੱਕ ਕਵਲ ਫਲ ਦੀਆਂ ਕਵਲ ਫਲ ਦੀ ਕਿਸਮ ਹੈ, ਅਤੇ ਉਹ ਜਦੋਂ ਸੂਰਜ ਚੜ੍ਹੇ ਉਦੋਂ ਉਹ ਬੰਦ ਹੋ ਜਾਂਦੀਆਂ, ਮੁਰਝਾ ਜਾਂਦੀਆਂ। ਕਵਲ ਫੁੱਲ ਤਾਂ ਖਿੜ ਜਾਂਦੇ ਹਨ, ਉਹਨਾਂ ਦੀ ਕਿਸਮ ਦੇ ਇੱਕ ਚਿੱਟੇ ਰੰਗ ਦੇ ਫੁੱਲ ਹੈ ਕਵਲ, ਉਹਨਾਂ ਨੂੰ ਕਵੀਆਂ ਜਾਂ ਕਮੀਆਂ ਕਹਿੰਦੇ ਨੇ। ਉਹ ਜਦੋਂ ਸੂਰਜ ਚੜ੍ਹੇਗਾ ਮੁਰਝਾ ਜਾਣਗੀਆਂ, ਬੰਦ ਹੋ ਜਾਣਗੀਆਂ। ਇਸ ਤਰ੍ਹਾਂ ਕਹਿੰਦੇ ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਜਦੋਂ ਦੀਵਾਨ ਵਿੱਚ ਆ ਕੇ ਸੰਗਤਾਂ ਵਿੱਚ ਬੈਠ ਕੇ ਦਰਸ਼ਨ ਦਿੰਦੇ ਹੈ ਨਾ, ਕਹਿੰਦੇ ਜਿਹੜੇ ਮੁਖ ਲੋਕ ਹੈ ਨਾ, ਉਹਨਾਂ ਨੂੰ ਦੁੱਖ ਖੜਾ ਹੋ ਜਾਂਦਾ ਹੈ। ਇਸ ਕਰਕੇ ਬੇਮੁਖਾਂ ਨੂੰ ਦੁੱਖ ਹੁੰਦਾ, ਜਿਵੇਂ ਸੂਰਜ ਦੇ ਚੜ੍ਹਨ ਕਰਕੇ ਕਵੀਆਂ ਨੂੰ ਦੁੱਖ ਹੁੰਦਾ, ਬੰਦ ਹੋ ਜਾਂਦੀ, ਮੁਰਝਾ ਜਾਂਦੀਆਂ। ਕਿਉਂ? ਗੁਰੂ ਘਰ ਤੋਂ ਜਿਹੜੇ ਬੇਮੁਖ ਲੋਕ ਆ ਮੁਰਝਾ ਜਾਂਦੇ ਹੈ, ਵੀ ਗੁਰੂ ਅਮਰਦਾਸ ਸਾਹਿਬ ਜੀ ਆ ਗਏ, ਹੁਣ ਸਾਡਾ ਬੇਮੁਖਤਾ ਦਾ ਪ੍ਰਚਾਰ ਨਹੀਂ ਚੱਲਣਾ ਹੈ। ਅਸੀਂ ਜਿਹੜਾ ਕਹਿੰਦੇ ਕੋਈ ਰੱਬ ਰੂਪ ਨਹੀਂ, ਕੋਈ ਧਰਮ ਰਾਜ ਨਹੀਂ ਹੈ, ਕੋਈ ਇੱਥੇ ਹੈ ਨਹੀਂ ਨਰਕ ਸੁਰਗ, ਇਹ ਗੁਰੂ ਅਮਰਦਾਸ ਸਾਹਿਬ ਜੀ ਆ ਗਏ, ਇਹਨਾਂ ਦੇ ਅੱਗੇ ਸਾਡਾ ਨਹੀਂ ਕੁਛ ਹੋਣਾ। ਉਹ ਵਿਚਾਰੇ ਦੁਖੀ ਹੋ ਜਾਂਦੇ, ਔਖੇ ਹੋ ਜਾਂਦੇ, ਮੁਰਝਾ ਜਾਂਦੇ ਹਨ। ਸਨਮੁਖ ਕੰਜ ਸੁਖ। ਇਸੇ ਤਰ੍ਹਾਂ ਜਦੋਂ ਸੂਰਜ ਚੜ੍ਹਦਾ ਹੈ, ਸੂਰਜ ਦੇ ਦਰਸ਼ਨ ਕਰਕੇ ਜਿਹੜਾ ਕਵਲ ਹੈ ਉਹਨੂੰ ਬੜਾ ਭਾਰੀ ਸੁੱਖ ਹੋ ਜਾਂਦਾ, ਖਿੜ ਜਾਂਦਾ ਹੈ, ਕਿਸ਼ਵਈਆਂ ਮਹਿਕਾ ਕੱਢਣ ਲੱਗ ਜਾਂਦਾ ਹੈ। ਇਵੇਂ ਗੁਰੂ ਅਮਰਦਾਸ ਸਾਹਿਬ ਜੀ ਜਦੋਂ ਚਵਾਰਾ ਸਾਹਿਬ ਤੋਂ ਨਿਕਲ ਕੇ ਦੀਵਾਨ ਵਿੱਚ ਆ ਕੇ ਸੰਗਤ ਵਿੱਚ ਬੈਠਦੇ ਹੈ, ਦਰਸ਼ਨ ਨਾਲ ਜਿਹੜੇ ਸਨਮੁਖ ਸਿੱਖ ਹੈ, ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਜੇ ਕੋ ਗੁਰ ਤੇ ਜੇ ਕੋ ਸਿੱਖ ਸਨਮੁਖ ਤੇ ਹੋਵੇ, ਜੇ ਕੋ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰਨਾਲੇ, ਇਸ ਤਰ੍ਹਾਂ ਦੇ ਲਫ਼ਜ਼ ਹੋਵੇ। ਜੇ ਕੋਈ ਗੁਰੂ ਕੇ ਸਨਮੁਖ ਸਿੱਖ ਹੋਵੇ, ਉਹ ਜੀ ਕਰਕੇ ਹਿਰਦੇ ਕਰਕੇ ਮਹਾਰਾਜ ਦੇ ਨਾਲ ਰਹਿੰਦਾ ਹੈ, ਹਮੇਸ਼ਾ ਨਾਲ ਰਹਿੰਦਾ ਹੈ। ਇਸੇ ਤਰ੍ਹਾਂ ਆਪ ਛੱਡ ਸਦਾ ਰਹੇ ਪਰਣੇ, ਗੁਰਬ ਨੇ ਅਵਰ ਨਾ ਜਾਣੇ ਕਹੇ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਇਹ ਸੰਚਿਤ ਵਾਲੇ ਗੁਰਮੁਖੋ ਸੁਣੋ, ਜਿਹੜਾ ਇਹੋ ਜਿਹਾ ਹੁੰਦਾ ਉਹ ਸਨਮੁਖ ਸਿੱਖ ਹੁੰਦਾ ਹੈ। ਇਸ ਤਰ੍ਹਾਂ ਜਿਹੜੇ ਗੁਰੂ ਮਹਾਰਾਜ ਦੇ ਹਮੇਸ਼ਾ ਸਾਹਮਣੇ ਰਹਿਣ ਵਾਲੇ ਹੈ, ਯਾਨੀ ਮਹਾਰਾਜ ਦੀ ਆਗਿਆ ਤੋਂ ਕਿਤੇ ਵੀ ਆਸੇ ਪਾਸੇ ਨਹੀਂ ਹੋਣ ਵਾਲੇ ਹੈ, ਹਜ਼ੂਰੀ ਵਿੱਚ ਰਹਿਣ ਵਾਲੇ, ਅੰਗ ਸੰਗ ਰਹਿਣ ਵਾਲੇ, ਐਸੇ ਜਿਹੜੇ ਸਨਮੁਖ ਸੁੱਖ ਹੈ ਉਹਨਾਂ ਨੂੰ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਕੇ ਬੜਾ ਸੁੱਖ ਹੁੰਦਾ ਹੈ। ਕਤ ਸੋ ਭਗਤ ਨਿਤ ਜਾਨੀਏ ਅਧੀਨ ਹੈ। ਜਦੋਂ ਤੋਂ ਸੂਰਜ ਕਹਿੰਦੇ ਚੜ੍ਹਨਾ ਸ਼ੁਰੂ ਹੋਇਆ, ਉਹਦੀ ਕੋਈ ਨੀਅਤ ਮਰਜ਼ਾਦਾ ਹੈ, ਵਧੀ ਹੋਈ ਚਾਲ ਹੈ, ਉਸੇ ਅਨੁਸਾਰ ਵਧੀ ਅਨੁਸਾਰ ਚਾਲ ਵਿੱਚ ਚੱਲਦਾ ਹੈ, ਉਹ ਨੀਅਤ ਅਨੁਸਾਰ ਚੱਲਦਾ, ਨਿਯਮਤ ਚਾਲ ਵਿੱਚ ਚੱਲਦਾ ਹੈ। ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਜਿਹੜੀ ਕੋਈ ਪਹਿਲਾਂ ਤੋਂ ਵਧੀ ਹੋਈ ਹੈ ਚਾਲ ਮਰਜ਼ਾਦਾ, ਜਿਹੜੇ ਚਰਨ ਸ਼ਰਨ ਆਉਣ ਉਹਨਾਂ ਨੂੰ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਧ ਸੁਆਮੀ ਸੰਦਾ, ਪਰਮੇਸ਼ਰ ਹੋਣ ਕਰਕੇ ਜਿਹੜੇ ਸ਼ਰਨ ਆਉਂਦੇ ਉਹਨਾਂ ਨੂੰ ਗੱਲ ਲਾਉਂਦੇ ਹੈ, ਉਹਨਾਂ ਦੇ ਦੁੱਖ ਕਲੇਸ਼ ਨਾਸ ਕਰਦੇ ਹੈ। ਆਪ ਜੀ ਦਾ ਜਿਹੜੀ ਕੋਈ ਮਰਿਆਦਾ ਅਨੁਸਾਰ ਸਾਰ ਚੱਲਦੇ ਹੈ, ਆਪ ਸਭ ਨਾਲ ਪ੍ਰੇਮ ਪਿਆਰ ਕਰਦੇ ਹਨ, ਸਭਨਾਂ ਨੂੰ ਸੁਖਾਂ ਦੀ ਬਖਸ਼ਿਸ਼ ਕਰਦੇ ਹਨ। ਅਮਰ ਦਰਸ ਭਾਨ ਲੱਛਣ ਸਮਾਨ ਸਭ। ਇਸੇ ਨਿਤ ਜਾਨੀਏ ਅਧੀਨ ਹੈ, ਜਿਵੇਂ ਉਹ ਆਪਣੀ ਜਿਹੜੀ ਵਧੀ ਹੋਈ ਚਾਲ ਹੈ ਉਸ ਦੇ ਅਧੀਨ ਹੈ, ਉਹਦੇ ਅਨੁਸਾਰ ਸੂਰਜ ਚੱਲਦਾ ਹੈ, ਇਉਂ ਗੁਰੂ ਮਹਾਰਾਜ ਵੀ ਜਿਹੜੇ ਧੁਰੋਂ ਵਧੀ ਹੋਈ ਹੈ ਨਿਜਮ ਚਾਲ ਮਰਯਾਦਾ ਉਹ ਸੰਸਾਰ ਹੀ ਚੱਲਦੇ ਹਨ, ਉਸ ਵਿੱਚ ਰਹਿ ਕੇ ਗੁਰਸਿੱਖਾਂ ਦਾ ਭਲਾ ਕਰਦੇ ਹੈ, ਜਗਿਆਸੂਆਂ ਨੂੰ ਮੁਕਤੀ ਦਿੰਦੇ ਹੈ। ਅਮਰ ਦਰਸ ਪਾਨ ਲੱਛਣ ਸਮਾਨ ਸਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਉਹ ਸਰੋਤਾ ਜਨੋ ਕਰੋਥ ਕਥਾ ਸੁਣਨ ਵਾਲਿਓ, ਸਤਿਗੁਰੂ ਅਮਰਦਾਸ ਸਾਹਿਬ ਦਾ ਜਿਹੜਾ ਦਰਸ਼ਨ ਦੀਦਾਰ ਹੈ, ਕਹਿੰਦੇ ਇੱਧਰ ਕਹਿੰਦੇ ਸੂਰਜ ਦਾ ਦਰਸ਼ਨ ਹੈ, ਉਹਦੇ ਜਿਹੜੇ ਲੱਛਣ ਹੈ, ਚਿੰਨ੍ਹ ਹੈ, ਸਮਾਨ ਹੈ, ਸਾਰੇ ਇੱਕ ਬਰਾਬਰ ਇੱਕੋ ਜਿਹੇ ਹੈ। ਭਾਵ ਉਹ ਰਾਤ ਨੂੰ ਨਾਸ਼ ਕਰਦੇ, ਵਿਦਿਆ ਨੂੰ ਨਾਸ਼ ਕਰਦੇ, ਹਨੇਰਾ ਨਾਸ਼ ਕਰਦੇ ਹੈ, ਮਹਾਰਾਜ ਭਰਮ ਨਾਸ਼ ਕਰਦੇ ਹੈ, ਉੱਧਰ ਚੱਕਵਿਆਂ ਨੂੰ ਵਿਛੋੜਾ ਦੂਰ ਹੁੰਦਾ ਹੈ, ਇੱਧਰ ਦਾਸਾਂ ਦਾ ਪਰਮੇਸ਼ਰ ਨਾਲ ਵਿਛੋੜਾ ਪਿਆ ਉਹਨੂੰ ਨਾਸ਼ ਕਰਦੇ ਹੈ। ਜਿਵੇਂ ਤਾਰਿਆਂ ਦੀ ਪੰਗਤੀ ਨੂੰ ਸੂਰਜ ਛੁਪਾ ਦਿੰਦਾ ਹੈ, ਪਾਪਾ ਰੂਪੀ ਜਿਹੜਾ ਦਲ ਹੈ ਝੁੰਡਾਂ ਨੂੰ ਮਹਾਰਾਜ ਝਿੜਕੇ ਛੁਟਾ ਦਿੰਦੇ ਹੈ। ਜਿਵੇਂ ਜਿਉਂ ਜਿਉਂ ਚੜ੍ਹਦਾ ਸੂਰਜ ਉਵੇਂ ਪ੍ਰਕਾਸ਼ ਕਰਦੇ ਹੋ, ਜਿਉਂ ਜਿਉਂ ਮਹਾਰਾਜ ਦਰਸ਼ਨ ਦੇ ਤਿਵੇਂ ਤਿਵੇਂ ਗਿਆਨ ਦਾ ਪ੍ਰਕਾਸ਼ ਕਰਦੇ ਹੈ। ਕਵੀਆਂ ਨੂੰ ਦੁੱਖ ਹੁੰਦਾ, ਬੇਮੁਖਾਂ ਨੂੰ ਦੁੱਖ ਹੁੰਦਾ, ਕਮਲਾਂ ਨੂੰ ਸੁੱਖ, ਐਵੇਂ ਸਨਮੁੱਖ ਸਿੱਖਾਂ ਨੂੰ ਸੁੱਖ। ਜਿਵੇਂ ਹਮੇਸ਼ਾ ਸੂਰਜ ਆਪਣੀ ਵਧੀ ਹੋਈ ਚਾਲ ਵਿੱਚ ਚੱਲ ਰਹੇ ਹੋ, ਗੁਰੂ ਮਹਾਰਾਜ ਆਪਣੀ ਵਧੀ ਹੋਈ ਜਿਹੜੀ ਗੁਰੂ ਘਰ ਦੀ ਮਰਯਾਦਾ ਉਹਦੇ ਵਿੱਚ ਚੱਲਦੇ ਹੈ, ਭਗਤਾਂ ਦੇ ਅਧੀਨ ਹੋ ਕੇ ਚੱਲਦੇ ਹੈ। ਇਹ ਸਾਰੇ ਜਿਹੜੇ ਲੱਛਣ ਹੈ, ਚਿੰਨ੍ਹ ਹੈ, ਇੱਕ ਸਮਾਨ ਹੈ, ਉਹ ਕਵਲ ਵਰਗ ਕਵਲ ਦੇ ਵਿੱਚ ਤੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਵਿੱਚ ਏਕ ਗੁਣ ਅਧਿਕ ਪੈ ਤਪਤ ਬਹੀ। ਪਰ ਫਿਰ ਵੀ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨਾਂ ਦੇ ਵਿੱਚ ਇੱਕ ਗੁਣ ਕਹਿੰਦੇ ਬਹੁਤ ਵੱਡਾ ਹੈ। ਉਹ ਵੱਡਾ ਗੁਣ ਕੀ ਹੈ? ਕਹਿੰਦੇ ਮਹਾਰਾਜ ਦਾ ਜਿਹੜਾ ਦਰਸ਼ਨ ਹੈ ਤਪਤ ਤੋਂ ਰਹਿਤ ਹੈ। ਮਹਾਰਾਜ ਦਾ ਦਰਸ਼ਨ ਕਿਸੇ ਨੂੰ ਦੁੱਖ ਨਹੀਂ ਦਿੰਦਾ ਹੈ। ਸੂਰਜ ਦਾ ਜਿਹੜਾ ਦਰਸ਼ਨ ਹੈ ਉਹ ਤੱਤਾ ਹੈ ਨਾ, ਗਰਮ ਹੈ ਸੂਰਜ। ਇਸ ਕਰਕੇ ਮਹਾਰਾਜ ਦੇ ਦਰਸ਼ਨ ਤਪ ਤੋਂ ਰਹਿਤ ਹੈ। ਸੂਰਜ ਦਾ ਦਬ ਜਦੋਂ ਚੜ੍ਹਦਾ ਤਪਸ਼ ਸ਼ੁਰੂ ਹੋ ਜਾਂਦੀ ਹੈ। ਦੋਹਰਾ ਰਾਮਦਾਸ ਸੁਖ ਰਾਸ ਪ੍ਰਭ। ਇਸ ਤਰ੍ਹਾਂ ਹੈ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਕਰਕੇ ਅੱਗੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਰਾਮਦਾਸ ਸਾਹਿਬ ਜੀ ਦੀ ਦਾ ਮਹਿਮਾ ਦਾ ਮੰਗਲ ਕਰ ਰਿਹਾ ਕਵੀ। ਰਾਮਦਾਸ ਹੈ ਤਾਂ ਭਾਵੇਂ ਰਾਮ ਰੂਪ, ਰਾਮ ਰਮੰਤੀ ਰਮਾਏ ਰਾਮਾ, ਵੀ ਜਿਹੜਾ ਸਾਰੇ ਰਮ ਰਿਹਾ ਹੋਵੇ ਉਸ ਕੋ ਕਹੀਏ ਹੈ ਰਾਮ, ਉਹ ਪਰਮੇਸ਼ਰ ਹੀ ਹੈ। ਵੀ ਹੈ ਤਾਂ ਭਾਵੇਂ ਆ ਵਿਆਪਕ ਸਰੂਪ, ਪਰਮੇਸ਼ਰ ਸਰੂਪ, ਪਰ ਫਿਰ ਵੀ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਦਾਸ ਕਹਾਉਣ ਵਾਲੇ ਹੈ, ਵੀ ਅਸੀਂ ਵਾਹਿਗੁਰੂ ਦੇ ਦਾਸ ਹਾਂ। ਹੈ ਆ ਪਰਮੇਸ਼ਰ, ਪਰ ਕਹਾਉਣ ਵਾਲੇ ਅਸੀਂ ਵਾਹਿਗੁਰੂ ਦੇ ਦਾਸ ਹਾਂ। ਰਾਮਦਾਸ ਇਸੇ ਤਰ੍ਹਾਂ ਦਾਸਾਂ ਨੂੰ, ਆਪਣੇ ਸਿੱਖ ਸੇਵਕਾਂ ਨੂੰ ਜਿਹੜਾ ਰਾਮ ਹੈ ਵਿਆਪਕ ਸਰੂਪ, ਉਹਦੀ ਪ੍ਰਾਪਤੀ ਕਰਾਉਣ ਵਾਲੇ ਹੈ। ਇਸੇ ਗੁਰੂ ਰਾਮਦਾਸ ਸਾਹਿਬ ਜੀ ਮਾਲਕ ਸੁਖਾਂ ਦੇ ਰਾਜ ਹਨ, ਸੁਖਾਂ ਦੇ ਖਜ਼ਾਨਾ ਹਨ, ਸੁਖਾਂ ਦੀ ਪੂੰਜੀ ਹੈ। ਸੇਵਕ ਤ੍ਰਾਸ ਬਿਦਾਰ, ਜਿਹੜੇ ਉਹਨਾਂ ਦੇ ਸਿੱਖ ਸੇਵਕ ਹੈ ਉਹਨਾਂ ਦੇ ਜਿਹੜੇ ਜਮਾਂ ਦੇ ਡਰ ਹੈ, ਹਰ ਦੁਨੀਆਂ ਦੇ ਡਰ ਪਏ, ਉਹਨਾਂ ਨੂੰ ਨਾਸ਼ ਕਰ ਦੇਣ ਵਾਲੇ ਹਨ। ਪੱਗ ਪਰ ਮੁਰ ਪਰ ਨਾਮ ਹੈ, ਕਹਿੰਦੇ ਐਸੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਉੱਪਰ ਮੇਰੀ ਨਮਸਕਾਰ ਹੈ। ਪਰ ਨਾ ਸ਼ਰਨ ਵਿਚਾਰ, ਉਹਨਾਂ ਦੇ ਚਰਨਾਂ ਦੀ ਸ਼ਰਨ ਦਾ ਪਰਨਾ ਵਿਚਾਰ ਕੇ, ਆਸਰਾ ਵਿਚਾਰ ਕੇ ਚਰਨਾਂ ਤੇ ਨਮਸਕਾਰ ਕਰਦਾ। ਕਬਿਤ ਭੁੱਖ ਕਰ ਭਰੇ, ਭੁੱਖ ਕਰ ਭੁੱਖ ਕਰ ਜਿਉ। ਹੁਣ ਇਹ ਦੇਖ ਲਓ, ਆਮ ਜਿਹੜੇ ਕੋਈ ਕਥਾ ਬਾਜਕ ਹੈ ਉਹ ਕਹਿੰਦੇ ਇੱਕ ਲਫ਼ਜ਼ ਦਾ ਇੱਕੋ ਅਰਥ ਹੁੰਦਾ ਹੈ, ਵੀ ਬਾਣੀ ਦਾ ਇੱਕ ਅਰਥ ਹੁੰਦਾ ਹੈ। ਇੱਥੇ ਆ ਕੇ ਉਹਨਾਂ ਨੂੰ ਪੁੱਛੇ ਵੀ ਆ ਭੁੱਖ ਕਰ ਲਫ਼ਜ਼ ਕਿੰਨੇ ਵਾਰੀ ਆਏ ਅਤੇ ਇਹਦੇ ਅਰਥ ਵਰਖੇ ਵੱਖਰੇ ਹੈ। ਤੇ ਉਹਨਾਂ ਤੋਂ ਹੁਣ ਕਥਾ ਕਰਾ ਲਓ, ਉਹ ਵੀ ਐਂ ਕਰਨਗੇ। ਉੱਥੇ ਆ ਕੇ ਉਹਨਾਂ ਨੂੰ ਕੰਨੋਂ ਫੜ ਲਏ ਵੀ ਹੁਣ ਇੱਕ ਤੁਕ ਦਾ ਤਾਂ ਇੱਕੋ ਹੀ ਅਰਥ ਹੁੰਦਾ, ਲਓ ਜਾਂ ਤੁਸੀਂ ਇੱਥੇ ਪੰਜ ਸੱਤ ਕਿਵੇਂ ਕਰੀ ਜਾਂਦੇ। ਇਸ ਕਰਕੇ ਪਰ ਜਿਹੜਾ ਵਿਦਵਾਨਾਂ ਨੇ ਉਹ ਧਰਵਾ ਕਾਇਮ ਕਰਦਾ ਨੇ ਵੀ ਅਸੀਂ ਕਰ ਦਿੱਤਾ ਨਾ ਵੀ ਹਰ ਇੱਕ ਪੰਗਤੀ ਦਾ ਹਰ ਇੱਕ ਪਦ ਦਾ ਇੱਕੋ ਅਰਥ ਨਹੀਂ ਹੁੰਦਾ। ਉਹ ਜਥਾ ਪ੍ਰਕਰਨ ਤਥਾ ਅਰਥ, ਵੀ ਜਿਹੋ ਜਿਹਾ ਕੋਈ ਪ੍ਰਕਰਨ ਚੱਲ ਰਿਹਾ ਉਹੋ ਜਿਹਾ ਉਹ ਪਦ ਦਾ ਅਰਥ ਹੋਊਗਾ। ਜਿਵੇਂ ਹਰ ਪਦ ਹੈ, ਜੇ ਪਾਣੀ ਦਾ ਪ੍ਰਕਰਨ ਚੱਲ ਰਿਹਾ ਫਿਰ ਹਰ ਦਾ ਅਰਥ ਪਾਣੀ ਹੋਊ, ਜੇ ਕੋਈ ਸ਼ਿਵਜੀ ਦਾ ਚੱਲ ਰਿਹਾ ਫਿਰ ਅਰਥ ਸ਼ਿਵਜੀ ਹੋਊ ਹਰ ਦਾ ਅਰਥ, ਜੇ ਵਿਸ਼ਨੂੰ ਦਾ ਚੱਲ ਰਿਹਾ ਫਿਰ ਵਿਸ਼ਨੂੰ ਹੋਊ, ਜੇ ਅੱਗ ਦਾ ਚੱਲ ਰਿਹਾ ਤੇ ਫਿਰ ਅੱਗ ਹੋਊ ਹਰ ਦਾ ਅਰਥ, ਜੇ ਕੋਈ ਡੱਡੂ ਡੁੱਡੂ ਦਾ ਚੱਲ ਰਿਹਾ ਫਿਰ ਹਰ ਦਾ ਅਰਥ ਡੱਡੂ ਹੋਊਗਾ, ਸੱਪ ਹੋਊਗਾ, ਇਸ ਤਰ੍ਹਾਂ ਸ਼ੇਰ ਹੋਊਗਾ, ਇਹ ਵਿਸ਼ਨੂੰ ਇਹ ਬੇਅੰਤ ਹਰ ਦੇ ਅਰਥ ਹੈ, ਮੈਨੇ ਹੈ। ਉਹ ਕੋਸ਼ ਕੱਢ ਕੇ ਤੁਸੀਂ ਦੇਖੋ ਇਹ ਹਰ ਦੇ ਬੇਅੰਤ ਬੇਅੰਤ ਮੈਨੇ ਲਿਖੇ ਪਏ ਆ, ਪਰ ਉਹ ਪ੍ਰਕਰਨ ਅਨੁਸਾਰ ਉਹਨਾਂ ਦੇ ਅੱਖਰੋ ਅੱਖਰ ਅਰਥ ਹੋਣਗੇ। ਇਵੇਂ ਹੀ ਹੁਣ ਭੁੱਖ ਘਰ ਪਰੇ, ਭੁੱਖ ਘਰ ਇਹ ਪੰਜ ਛੇ ਵਾਰੀ ਆ ਗਿਆ ਹੈ ਲਫ਼ਜ਼, ਪਰ ਸਾਰਿਆਂ ਦਾ ਭੁੱਕਰ ਦਾ ਅਰਥ ਵੱਖਰਾ ਵੱਖਰਾ। ਹੁਣ ਪਹਿਲਾ ਭੁੱਕਰ ਦਾ ਅਰਥ ਹੈ ਤਲਾ, ਜਿਵੇਂ ਜਿਹੜਾ ਕੋਈ ਪਾਣੀ ਨਾਲ ਭਰਿਆ ਹੋਇਆ ਤਲਾ ਹੈ, ਭੁੱਕਰ ਭਰੇ ਪਾਣੀ ਨਾਲ ਭਰੇ ਹੋਏ ਭੁੱਕਰ ਕੀ ਹੈ ਤਲਾ ਦੇ ਵਿੱਚ, ਭੁੱਕਰ ਨੂੰ ਕਮਲ ਦਾ ਹੈ ਜੇ ਉਹਨੂੰ ਪੈਦਾ ਹੈ, ਭੁੱਕਰ ਕੀ ਪਾਣੀ ਨਾਲ ਭਰੇ ਹੋਏ ਭੁੱਕਰ ਕੀ ਤਲਾ ਦੇ ਵਿੱਚ, ਭੁੱਕਰ ਜਿਹੜਾ ਕਵਲ ਫੁੱਲ ਹੈ ਉਹ ਜੰਮਦਾ ਹੈ ਉੱਗਦਾ ਹੈ ਪੈਦਾ ਹੁੰਦਾ ਹੈ। ਤੇਖ ਕਰ ਸਸੀ ਕਰ ਕਰੈ ਦੁੱਤ ਹੀਨ ਹੈ, ਪਰ ਉਹੀ ਕਵਲ ਫੁੱਲ ਜਿਹੜਾ ਕਹਿੰਦੇ ਪਾਣੀ ਭਰੇ ਤਲਾ ਵਿੱਚੋਂ ਪੈਦਾ ਹੋਇਆ ਹੈ ਨਾ, ਤੇ ਸੂਰਜ ਨੂੰ ਦੇਖ ਕੇ ਖਿੜਦਾ ਹੈ, ਉਹੀ ਕਵਲ ਕਹਿੰਦੇ ਜਦ ਉਹਦੇ ਵਿੱਚ ਘਾਟ ਹੈ ਵੀ ਵੇਖ ਕਰਕੇ ਨਾ ਸਸੀ ਚੰਦਰਮਾ ਦੀ ਕਿਰਮਾਂ ਨੂੰ ਆਪਣੀ ਸੋਭਾ ਨਾਸ ਕਰ ਲੈਂਦਾ, ਉਹ ਮੁਰਝਾ ਜਾਂਦਾ। ਇਹ ਕਹਿੰਦੇ ਕਵਲ ਫੁੱਲ ਵਿੱਚ ਘਾਟ ਹੈ, ਮਹਾਰਾਜ ਦੇ ਚਰਨਾਂ ਵਿੱਚ ਇਹ ਘਾਟ ਨਹੀਂ ਵੀ ਉਹ ਤਾਂ ਕਵਲ ਦਿਨੇ ਦਿਨੇ ਖਿੜਦਾ, ਰਾਤ ਨੂੰ ਸੋਭਾ ਨਾਸ ਕਰ ਲੈਂਦਾ ਮੁਰਝਾ ਜਾਂਦਾ, ਮਹਾਰਾਜ ਦੇ ਚਰਨ ਹਮੇਸ਼ਾ ਖਿੜੇ। ਇਸ ਕਰਕੇ ਉਹ ਸੂਰਜ ਦੇ ਕਵਲ ਫੁੱਲ ਦੇ ਵਿੱਚ ਇਹ ਘਾਟ ਹੈ, ਚੰਦਰਮਾ ਦੀਆਂ ਕਿਰਨਾਂ ਨੂੰ ਦੇਖ ਕਰਕੇ ਆਪਣੀ ਸੋਭਾ ਨਾਸ ਕਰ ਲੈਂਦਾ, ਬੰਦ ਹੋ ਜਾਂਦਾ ਮੁਰਝਾ ਜਾਂਦਾ ਹੈ। ਭੁੱਖ ਕਾਰ ਹੀਨ ਦਿਨ ਕਰ ਕਰੇ ਸ਼ੀਨ ਤੇ ਸ, ਇਸੇ ਤਰ੍ਹਾਂ ਫਿਰ ਜਿਹੜਾ ਭੁੱਖ ਕਰਨਾ ਉਸੇ ਪਾਣੀ ਨਾਲ ਜਿਹੜਾ ਭਰਿਆ ਹੋਇਆ ਤਲਾ ਹੈ, ਜੇ ਪੜਾ ਭੁੱਕਰ ਹੀਨ ਹੋਵੇ ਪਾਣੀ ਤੋਂ ਰਹਿ ਤਲਾ ਹੋ ਜਾਵੇ, ਪਾਣੀ ਨਾ ਹੋਵੇ ਉਸ ਤਲਾ ਵਿੱਚ, ਜਿਸ ਤਲਾ ਵਿੱਚ ਪੈਦਾ ਹੋਇਆ ਨਾ ਕਹਿੰਦੇ ਉਹ ਕਵਲ ਫੁੱਲ ਦਿਨਕਰ ਕਰੇ ਸ਼ੀਨ ਤੇ, ਉਹੀ ਜਿਹੜਾ ਦਿਨਕਰ ਕੀਏ ਸੂਰਜ ਜਿਹੜਾ ਉਹਨੂੰ ਖੜਾ ਰਿਹਾ ਸੀ ਉਹਨੂੰ ਸ਼ੀਨ ਕੀਏ ਨਾਸ ਕਰਕੇ ਰੱਖ ਦਿੰਦਾ ਹੈ, ਉਹਨੂੰ ਖਤਮ ਕਰ ਦਿੰਦਾ ਹੈ, ਉਹਨੂੰ ਮਾਰ ਮੁਕਾਉਂਦਾ ਹੈ। ਜਾਣੀ ਸੂਰਜ ਜੇ ਪਾਣੀ ਨਾ ਹੋਵੇ ਤਲਾ ਵਿੱਚ ਫਿਰ ਕਵਲ ਨੂੰ ਖੜਾਉਂਦਾ ਨਹੀਂ ਹੈ, ਫਿਰ ਉਹਨੂੰ ਜਮਾ ਹੀ ਨਾਸ ਕਰ ਦਿੰਦਾ ਹੈ। ਖਾਰ ਧਾਰੀ ਦੇਹ ਪਾਰ ਜਾਂ ਤੇ ਸੋ ਮਲੀਨ ਹੈ, ਫਿਰ ਘਾਟ ਹੈ ਨਾ ਕਵਲ ਫਲ ਇੱਕ ਨੂੰ ਨਾਲੇ ਦੇਖ ਕੇ ਖਿੜਦਾ ਹੈ, ਨਾਲੇ ਉਹਨੂੰ ਪਾਣੀ ਤੋਂ ਬਿਨਾਂ ਫਿਰ ਨਾਸ ਕਰ ਲੈਂਦਾ। ਫਿਰ ਦੂਜਾ ਔਗਣ ਇਹ ਵੀ ਘਾਟ ਹੈ ਵੀ ਉਹ ਕਵਲ ਦੀ ਜਿਹੜੀ ਦੇਹ ਹੈ ਨਾਲੀ ਹੈ, ਉਹ ਖਰ ਧਾਰੀ ਉਹਦੇ 'ਤੇ ਮਿੱਟੀ ਲੱਗੀ ਹੋਈ ਮੈਲੀ ਹੈ, ਫਿਰ ਉਹਦੇ ਇਰਦ ਗਿਰਦ ਜਾਲਾ ਜਿਹਾ ਲੱਗਿਆ ਹੁੰਦਾ ਹੈ ਉਹਦੀ ਦੇਹ 'ਤੇ ਨਾਲੀ 'ਤੇ, ਜਿਸ ਕਰਕੇ ਮਿੱਟੀ ਜਿਹੀ ਧਾਰਨ ਵੀ ਜਾਲਾ ਲੱਗਿਆ ਵੀ ਹੈ, ਕਿਉਂ ਕਵਲ ਦੀ ਦੇਹ ਵੀ ਮਲੀ ਹੈ ਮਲੀਨ ਹੈ। ਇਉਂ ਘਾਟ ਦੇ ਵਿੱਚ ਸੁਖਮਾ ਨਿਹਾਰ ਭੌਰ ਦਾਹਿਤ ਅਪਾਰ ਆਨ। ਫਿਰ ਜਿਹੜੇ ਉਹ ਕਵਲ ਫੁੱਲ ਆ ਜਦੋਂ ਖਿੜਿਆ ਹੁੰਦਾ, ਸੁਗੰਧੀ ਹੁੰਦੀ ਉਹਦੀ ਸੋਭਾ ਨੂੰ ਦੇਖ ਕੇ ਬੇਅੰਤਾ ਕੇ ਭੋਰੇ ਉਹਦਾ ਜਿਹੜਾ ਧੂੜਾ ਜਿਹਾ ਉਡਾ ਲਾ ਜਾ ਕੇ ਜਾਂਦੇ ਮਨ ਉਹਨੂੰ ਸਾੜਦੇ ਹਨ, ਅਤੇ ਇਸੇ ਤਰ੍ਹਾਂ ਉਹ ਭੋਰਿਆਂ ਨੂੰ ਸਾੜਦਾ ਹੈ ਜਿਹੜੀ ਉਹਦੀ ਸੋਭਾ ਦਾ ਕੇ ਆ ਕੇ ਗੇੜੇ ਕੱਢਦੇ ਆ ਨਾ, ਅਤੇ ਲਟੂ ਹੋ ਜਾਂਦੇ ਆ ਭੋਰੇ ਉਹਦੇ 'ਤੇ। ਜਦੋਂ ਸੂਰਜ ਛਿਪ ਜਾਂਦਾ ਅਤੇ ਕਵਲ ਫੁੱਲ ਬੰਦ ਹੋ ਜਾਣ, ਵਿੱਚ ਹੀ ਉਹ ਭੋਰੇ ਵਿਚਾਰੇ ਬੰਦ ਹੋ ਜਾਂਦੇ ਆ, ਤੜਕੇ ਮਾਲੀ ਆ ਜਾਂਦੇ ਆ, ਅਤੇ ਉਹ ਸਾਜਰੇ ਫੁੱਲ ਜੇ ਤੋੜ ਕੇ ਜਿੱਥੇ ਉਹ ਤੇਲ ਦਾ ਕੜਾਹ ਤੱਤਾ ਕੀਤਾ ਉਹਦੇ ਵਿੱਚ ਜਾ ਕੇ ਸਿੱਟ ਦਿੰਦੇ ਆ, ਅਤੇ ਵਿੱਚੇ ਭੋਰੇ ਫਿਰ ਤਲੇ ਜਾਂਦੇ, ਵਿੱਚੇ ਕਵਲ ਫੁੱਲ ਖਤਮ ਹੋ ਜਾਂਦਾ। ਇਸ ਤਰ੍ਹਾਂ ਕਹਿੰਦੇ ਇਹ ਵੀ ਘਾਟ ਆ ਉਹਦੇ ਵਿੱਚ ਕਵਲ ਫੁੱਲ ਦੇ, ਵੀ ਆਪ ਤਾਂ ਉਹਨੇ ਮਰਨਾ ਹੀ ਮਰਨਾ, ਜਿਹੜੇ ਨਾਲ ਦੇ ਸਾਥੀ ਹੈ ਨਾ ਭੋਰੇ ਉਹਨਾਂ ਨੂੰ ਵੀ ਸਾੜਦਾ, ਉਹਨਾਂ ਨੂੰ ਵੀ ਤਲਾਉਂਦਾ ਹੈ। ਇਸ ਕਰਕੇ ਉਹਦੀ ਸੋਭਾ ਨੂੰ ਦੇਖ ਕੇ, ਸੁਗੰਧੀ ਨੂੰ ਦੇਖ ਕੇ ਜਿਹੜੇ ਕੋਈ ਬੇਅੰਤ ਭੋਰੇ ਆ ਜਾਂਦੇ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਵਿੱਚੇ ਸਾੜਦਾ, ਵਿੱਚੇ ਤਲਾਉਂਦਾ ਹੈ। ਜਾਂ ਭੋਰੇ ਉਹਨੂੰ ਜਿਹੜੇ ਆ ਕੇ ਧੂੜਾ ਜਾ ਆਉਂਦੇ ਉਹਨੂੰ ਸਾੜਦੇ ਹਨ, ਤੰਗ ਕਰਦੇ ਵੀ ਉਹਦੇ ਵਿੱਚ ਨਿਯੰਤਾਈ ਹੈ। ਚਾਰਤ ਤੁਖਾਰ ਏਤੇ ਔਗਨ ਅਧੀਨ ਹੈ। ਫਿਰ ਇਹਦਾ ਕਵਲ ਫੁੱਲ ਹੈ ਉਹਨੂੰ ਕਹਿੰਦੇ, ਜਿਹੜੀ ਠੰਡ ਦੀ ਮੌਸਮ ਹੈ ਉਦੋਂ ਤੁਖਾਰ ਸਾੜਦੀ ਹੈ, ਬਰਫ਼ ਸਾੜਦੀ ਹੈ, ਠੰਡ ਸਾੜਦੀ ਹੈ, ਪਾਲਾ ਕੱਕਰ ਜਿਹਾ ਪਿਆ ਕਵਲ ਫੁੱਲ ਨੂੰ ਸਾੜ ਕੇ ਰੱਖ ਦਿੰਦਾ। ਇਤਨੇ ਔਗਣਾਂ ਦੇ ਅਧੀਨ ਹੋਇਆ ਹੋਇਆ ਕਵਲ ਫੁੱਲ ਹੈ। ਸਤਿਗੁਰ ਰਾਮਦਾਸ ਚਰਨ ਮੁਕਤ ਦੇ। ਪਰ ਇੱਧਰ ਦੇਖੋ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ, ਕਹਿੰਦੇ ਉਹ ਕਿਸੇ ਨੂੰ ਸਾੜਦੇ ਨਹੀਂ ਹੈ, ਇਸ ਤਰ੍ਹਾਂ ਕਹਿੰਦੇ ਉਹ ਮਿਲੇ ਨਹੀਂ ਹੈ, ਉਹ ਕਿਸੇ ਨੂੰ ਨਾਸ਼ ਨਹੀਂ ਕਰਦੇ। ਇੱਧਰ ਕਹਿੰਦੇ ਉਹ ਤਾਂ ਮੁਕਤੀ ਬਖਸ਼ਦੇ ਆ, ਸੁਤੰਤਰ ਦਾ ਆਜ਼ਾਦੀ ਬਖਸ਼ਦੇ ਆ ਮਹਾਰਾਜ ਦੇ ਚਰਨ। ਜਿਹੜਾ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਆ ਜਾਏ ਉਹਨੇ 84 ਤੋਂ ਮੁਕਤ ਕਰ ਦਿੰਦੇ, 84 ਤੋਂ ਛੁਡਾ ਦਿੰਦੇ ਹਨ। ਉਪਮਾ ਕਮਲ ਕੀ ਨਾ ਬਣੈ ਵਿਦਹੀਨ ਹੈ। ਇਸ ਕਰਕੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨੂੰ ਕਮਲਾਂ ਦੀ ਉਪਮਾ ਦੇਣੀ ਬਣਦੀ ਨਹੀਂ ਹੈ। ਇਹ ਤਾਂ ਕਹਿੰਦੇ ਜਿਹੜੀ ਵਿਧੀਹੀਨ ਗੱਲ ਹੈ, ਜੁਗਤੀਹੀਣ ਗੱਲ ਹੈ, ਵੀ ਕੁਝ ਜੁਗਤੀ ਦਲੀਲ ਦੇ ਕੇ ਕਹੇ ਵੀ ਗੁਰੂ ਰਾਮਦਾਸ ਸਾਹਿਬ ਦੇ ਜਿਹੜੇ ਚਰਨ ਆ ਕਮਲਾਂ ਮਰ ਗਏ ਹੈ, ਕਹਿੰਦੇ ਨਹੀਂ ਇਹ ਜੁਗਤੀਹੀਣ ਗੱਲ ਹੈ, ਇਹ ਦਲੀਲ ਤੋਂ ਰਹਿਤ ਗੱਲ ਹੈ, ਇਹ ਦਲੀਲ ਵਾਲੀ ਗੱਲ ਨਹੀਂ ਹੈ, ਇਹ ਤਾਂ ਜੁਗਤੀਹੀਣ ਹੈ, ਦਲੀਲ ਤੋਂ ਰਹਿਤ ਗੱਲ ਹੈ, ਇਹ ਨਿਉਣਤਾਈ ਵਾਲੀ ਦਲੀਲ ਹੈ। ਦੋਹਰਾ ਸ੍ਰੀ ਅਰਜਨ ਸਰੋਤਾ ਅਰਜ। ਇਸੇ ਤਰ੍ਹਾਂ ਹੁਣ ਸ਼ਹੀਦਾਂ ਦੇ ਸਰਤਾਜ ਇਹ ਪਵਿੱਤਰ ਬਾਣੀ ਦੇ ਬਹੁਤ ਰਚਣ ਵਾਲੇ ਗੁਰੂ ਅਰਜਨ ਦੇਵ ਜੀ ਦਾ ਮਹਿਮਾ ਦਾ ਮੰਗਲ, ਵੀ ਉਹ ਕੈਸੇ ਹਨ ਸ੍ਰੀ ਸੋਭਾ ਵਾਲੇ ਅਰਜਨ, ਜਿਨ੍ਹਾਂ ਦੇ ਕਾਮ ਕਰੋ ਲੋਭ ਅਹੰਕਾਰ ਬੈਰੀ ਵੀ ਦਾਸ ਬਣ ਕੇ ਰਹਿ ਰਹੇ ਹੈ, ਕਿਉਂਕਿ ਆਪ ਸ਼ਾਂਤ ਸਰੂਪ ਸੀ, ਆਪ ਜੀ ਨੂੰ ਕਦੇ ਉਹ ਗੁੱਸਾ ਕ੍ਰੋਧ ਆਇਆ ਹੀ ਨਹੀਂ ਹੈ। ਜੇ ਸੰਗਤਾਂ ਵਾਰ ਵਾਰ ਕਹੀ ਗਈਆਂ ਭਵਿੱਖਤ ਦੂਰ ਬਾਜ ਦਿੱਤਾ ਹੈ, ਕਹਿ ਦਿੱਤਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾਗਨ ਬੈ ਸਾੜੀ, ਵੀ ਜਿਹੜੇ ਨਿਮਰਤਾ ਵਾਲੇ ਲੋਕ ਹੈ ਜੇ ਉਹਨਾਂ 'ਤੇ ਕੋਈ ਪਦਵੀ ਦੇ ਮਾਣ ਵਿੱਚ ਹੰਕਾਰ ਵਿੱਚ ਆ ਕੇ ਦਾੜੀ ਖਿੱਚਦਾ ਹੈ ਵੀ ਮੈਂ ਐਂ ਕਰ ਦੂੰ ਗੁਰੂ ਅਰਜਨ ਦੇਵ ਜੀ ਨੂੰ, ਅਤੇ ਜਾ ਕੇ ਪਕੜੂੰਗਾ, ਮਾਰੂੰਗਾ, ਕੈਦ ਕਰ ਦੂੰਗਾ, ਕਹਿੰਦੇ ਇਹੋ ਜਿਹਿਆਂ ਨੂੰ ਪਰਮੇਸ਼ੁਰ ਵਿੱਚ ਅੱਗ ਵਿੱਚ ਸਾੜ ਦਿੰਦਾ, ਫਿਰ ਪੂਰਾ ਨਿਆਂ ਕਰੇ ਕਰਤਾ ਰਿਹਾ, ਆਪ ਸ਼ਾਂਤ ਰਹੇ ਅਤੇ ਪਰਮੇਸ਼ੁਰ ਨੂੰ ਫਿਰ ਆਪਣੇ ਪਿਆਰਿਆਂ ਵੱਲੀ ਦੇਖ ਕੇ ਨਾ ਫਿਰ ਗੁੱਸਾ ਚੜ੍ਹ ਜਾਂਦਾ, ਸੰਤਨ ਦੁੱਖ ਪਾਏ ਅਤੇ ਦੁਖੀ ਸੁੱਖ ਪਾਏ, ਸਾਧਨ ਕੇ ਸੁਖੀ। ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦੇ ਕਾਮ ਕਰੋ ਲੋਭ ਅਹੰਕਾਰ ਬੈਰੀ ਦਾਸ ਬਣ ਕੇ ਰਹਿਣ ਵਾਲੇ ਹੈ, ਜੋ ਸਰੋਤਾ ਅਰਜ ਜਿਹੜੀਆਂ ਅਰਜਾਂ ਹਨ ਬੇਨਤੀਆਂ, ਉਹ ਧਿਆਨ ਦੇ ਕੇ ਸਰੋਤਾ ਕੀ ਇਹ ਸੁਣਨ ਵਾਲੇ ਹੈ, ਜਿਹੜੀਆਂ ਦੁੱਖ ਭਰੀਆਂ ਬੇਨਤੀਆਂ ਉਹਨਾਂ ਨੂੰ ਸੁਣਨ ਵਾਲੇ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ। ਸਿਰਜਨ ਆਰਜਤਾ, ਫਿਰ ਜਿੰਨੀ ਕਹਿੰਦੇ ਸ੍ਰੇਸ਼ਟਤਾ ਆਈ ਹੈ, ਜਿੰਨੀ ਵਡਿਆਈ ਹੈ ਉਸਨੂੰ, ਉਸਦੇ ਸਿਰਜਣਹਾਰ ਹਨ, ਜਿੰਨੀਆਂ ਵਡਿਆਈਆਂ, ਜਿੰਨੀਆਂ ਨੇਕੀਆਂ ਨੂੰ ਰਚਣ ਵਾਲੇ ਹਨ। ਲਰਜਤ ਜਮ ਜਿਨ ਨਾਮ ਤੇ, ਜਿਸ ਗੁਰੂ ਅਮਰਦੇਵ ਮਹਾਰਾਜ ਦੀ ਜਦ ਨਾਮ ਲੈਣ ਤੋਂ ਹੀ ਜਾਂ ਸੁਣ ਕੇ ਜਿਹੜਾ ਜਮ ਰਾਜਾ ਧਰਮ ਰਾਜਾ ਉਹ ਵੀ ਕੰਮਦਾ ਹੈ। ਭਾਵ ਗੁਰੂ ਅਰਜਨ ਦੇਵ ਜੀ ਪਰਲੋਕ ਵਿੱਚ ਵੀ ਸਹਾਇਤਾ ਕਰ ਲਏ ਆ, ਉਹਨਾਂ ਨੂੰ ਧਰਮ ਰਾਜਾ ਵੀ ਕੁਝ ਨਹੀਂ ਕਹਿੰਦਾ, ਉਹਨਾਂ ਦਾ ਨਾਂ ਸੁਣ ਕੇ ਕੰਮਦਾ ਹੈ ਵੀ ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਸੇਵਕ ਹੈ। ਜਿਹਨਾਂ ਤੋਂ ਲੇਖਾ ਜੋਖਾ ਗਿਆ ਗੁਰੂ ਅਰਜਨ ਦੇਵ ਜੀ ਨੇ ਕਿਹਾ ਉਹ ਸਾਡੇ ਸੇਵਕਾਂ ਨੂੰ ਪੁੱਛਦਾ ਹੈ ਤੂੰ, ਕਹਿੰਦੇ ਉਹ ਸੁਣ ਕੇ ਮਹਾਰਾਜ ਦਾ ਨਾਮ ਜਮਰਾਜ ਧਰਮ ਰਾਜਾ ਵੀ ਕੰਮਦਾ ਹੈ। ਬੰਦੋ ਤਿੰਨ ਜੁਗ ਪਾ, ਐਸੇ ਗੁਰੂ ਅਰਜਨ ਦੇਵ ਮਹਾਰਾਜ ਜਿਹਨਾਂ ਦੇ ਨਾਮ ਨੂੰ ਸੁਣ ਕੇ ਧਰਮ ਰਾਜਾ ਵੀ ਕੰਮਦਾ, ਜਮਦੂਪ ਵੀ ਕੰਮਦੇ, ਮੈਂ ਕਵੀ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਕਵਿਤ ਲੋਚਨ ਬਿਲੋਕਤ ਨ ਚਾਹੇ ਚਿਤ ਆਨੰਦੋਤ, ਇਹ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਦਰਸ਼ਨਾਰ ਐਸੇ ਮਹਾਨ, ਐਸੇ ਸੁੰਦਰ, ਐਸੇ ਸੋਹਣੇ ਹੈ, ਉਪਮਾ ਕਰ ਰਿਹਾ ਕਵੀ। ਲੋਚਨ ਬਲੋਕਤ ਨਾ ਚਾਹੇ ਚਿਤ ਆਨੰਦਤ, ਜਿਹੜੇ ਗੁਰੂ ਕੇ ਸਿੱਖ ਸੇਵਕ ਉਹਨਾਂ ਦੇ ਨੇਤਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੇ ਆ ਕੇ ਦਰਸ਼ਨ ਦਦਾਰ ਕਰ ਲੈਂਦੇ ਹੈ, ਕਹਿੰਦੇ ਉਹਨਾਂ ਦੇ ਜਿਹੜੇ ਨੇਤਰ ਹੈ ਨਾ, ਹੋਰ ਸੋਭਾ ਨੂੰ ਨਹੀਂ ਚਿੱਤ ਵਿੱਚ ਦੇਖਣਾ ਚਾਹੁੰਦੇ। ਜਿਹੋ ਜੀ ਗੁਰੂ ਅਰਜਨ ਦੇਵ ਮਹਾਰਾਜ ਦੀ ਦੀਵਾਨ ਵਿੱਚ ਬੈਠਿਆਂ ਸੋਭਾ ਹੈ, ਵਡਿਆਈ ਹੈ, ਮਹਾਨਤਾ ਹੈ, ਉਹਨੂੰ ਦੇਖ ਕੇ ਫਿਰ ਹੋਰ ਸੋਭਾ ਨੂੰ ਉਹਨਾਂ ਦੇ ਨੇਤਰ ਨਹੀਂ ਦੇਖਣਾ ਚਾਹੁੰਦੇ। ਉਹ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਦੀ ਸੋਭਾ ਨਾਲ ਹੋਰ ਭਲਾ ਕਿਸੇ ਦੀ ਕੀ ਸੋਭਾ ਹੋਊਗੀ। ਉਹ ਗੁਰਸਿੱਖ ਸੇਵਕਾਂ ਦੇ ਨੇਤਰ ਮਹਾਰਾਜ ਦੀ ਸੋਭਾ, ਵਡਿਆਈ, ਸੁੰਦਰਤਾ ਨੂੰ ਦੇਖ ਕੇ ਚਿੱਤ ਵਿੱਚ ਫਿਰ ਹੋਰ ਸੋਭਾ ਨੂੰ ਨਹੀਂ ਉਹ ਦੇਖਣਾ ਚਾਹੁੰਦੇ। ਕਿਸੇ ਕੇ ਬਿਲਾਸ ਆਸ ਪਾਸ ਨਾ ਜਾਵੇ, ਗੁਰਸਿੱਖਾਂ ਦੇ ਭਾਵੇਂ ਆਸੇ ਪਾਸੇ ਵਿਸ਼ਿਆਂ ਦੇ ਬਿਲਾਸ, ਵਿਸ਼ਿਆਂ ਦੇ ਕੌਤਕ ਪਏ ਹੋਣ, ਕਹਿੰਦੇ ਗੁਰਸਿੱਖਾਂ ਦੇ ਨੇਤਰ ਜਿਹੜੇ ਉਹਨਾਂ ਦੇ ਨੇੜੇ ਤੇੜੇ ਨਹੀਂ ਜਾਂਦੇ, ਉਹਨਾਂ ਵੱਲ ਨਹੀਂ ਝਾਕਦੇ, ਨਹੀਂ ਉੱਧਰ ਨੇਤਰ ਵੇਖਦੇ ਹੀ ਨਹੀਂ ਹਨ। ਕਾਨ ਆਨ ਗਾਨ ਤਾਨ ਸੁਣੈ ਨਾ ਅਯਾਨ ਜੀਵ, ਜੇ ਕੋਈ ਕਹੇ ਭਲਾ, ਜੇ ਕੋਈ ਉਹਨਾਂ ਦੇ ਨੇੜੇ ਆ ਕੇ ਕੌਤਕ ਕਰਨ ਲੱਗੇ ਵਿਸ਼ੇ ਵਾਸ਼ਨਾ ਵਾਲੇ, ਫਿਰ ਤਾਂ ਉਹ ਦੇਖਣ ਲੱਗ ਹੀ ਪੈਂਦੇ ਹੋਣਗੇ ਜਾਂ ਸੁਣਨ ਲੱਗ ਪੈਂਦੇ ਹੋਣਗੇ ਜਿਹੜਾ ਗਾਉਣਾ ਵਜਾਉਣਾ ਉਹਨਾਂ ਦਾ। ਕਵੀ ਕਹਿੰਦਾ ਜਿਹਨਾਂ ਦੇ ਦਰਸ਼ਨ ਮਹਾਰਾਜ ਦੇ ਕਰ ਲੈਂਦੇ ਨਾ ਗੁਰਸਿੱਖਾਂ ਦੇ ਨੇਤਰ, ਕਹਿੰਦੇ ਨਹੀਂ ਕਾਨ ਆਨ ਗਾਨ ਸੁਣੈ ਨਾ ਅਜਾਮ, ਜਿਵੇਂ ਕੋਲ ਵੀ ਆ ਕੇ ਕਹਿੰਦੇ ਉਹਨਾਂ ਦੇ ਕੋਲ ਕੋਈ ਗਾਉਣਾ ਵਜਾਉਣਾ ਕਰੇ, ਕੌਤਕ ਕਰੇ, ਜਿਵੇਂ ਅਜਾਨ ਨਿਆਣਾ ਬੱਚਾ ਉਹਦੇ ਕਹਿੰਦੇ ਕੋਈ ਆ ਕੇ ਕੰਨਾਂ ਵਿੱਚ ਕੋਲ ਆ ਕੇ ਗਾਉਣਾ ਕਰੇ ਅਤੇ ਹੋਰ ਤਰਾਨੇ ਜੇ ਸੁਣਾਉਣਾ ਕਰੇ। ਕਹਿੰਦੇ ਬੱਚਾ ਨਿਆਣਾ ਸੁਣਦਾ ਹੀ ਨਹੀਂ ਹੁੰਦਾ, ਉਹ ਆਪਣੀ ਕਿਰਿਆ ਵਿੱਚ ਮਸਤ ਹੁੰਦਾ ਹੈ, ਜੇ ਲੱਤਾਂ ਜੀਆਂ ਮਾਰੀ ਜਾਂਦਾ ਤਾਂ ਲੱਤਾਂ ਜੀਆਂ ਮਾਰੀ ਜਾਂਦੀਆਂ, ਹੱਥ 'ਚ ਲਾਉਂਦਾ ਹੱਥ 'ਚ ਹਿਲਾਈ ਜਾਂਦਾ, ਉਹ ਜੋ ਮਰਜ਼ੀ ਕੋਲ ਪਿਆ ਹੋਵੇ ਆਪਦੀ ਕਿਰਿਆ ਵਿੱਚ ਮਸਤ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜੇ ਗੁਰੂ ਕੇ ਸਿੱਖ ਆ ਉਹਨਾਂ ਦੇ ਨੇੜੇ ਤੇੜੇ ਕੋਲ ਵੀ ਭਾਵੇਂ ਗਾਉਣੇ ਵਜਾਉਣੇ ਹੋਣ, ਉਹ ਉੱਧਰ ਧਿਆਨ ਨਹੀਂ ਦਿੰਦੇ। ਉਹ ਗੁਰੂ ਕੇ ਸਿੱਖ ਉਹ ਆਪਣੀ ਕਹਿੰਦੇ ਕਿਰਿਆ ਵਿੱਚ ਹੀ ਮਸਤ ਹੁੰਦੇ ਹੈ, ਮਹਾਰਾਜ ਦੇ ਦਰਸ਼ਨ ਕਰਦੇ, ਮਹਾਰਾਜ ਦੇ ਗੀਤ ਗਾਉਂਦੇ, ਮਹਾਰਾਜ ਦੇ ਗੀਤ ਹੀ ਸੁਣਦੇ ਹਨ। ਬਿਸਰਾ ਅਪਾਨ ਤਨ ਮਾਨ ਸੋ ਨ ਆਵਈ, ਕਿਉਂਕਿ ਗੁਰਸਿੱਖਾਂ ਨੂੰ ਤਾਂ ਗੁਰੂ ਅਰਜਨ ਦੇਵ ਦੇ ਦਰਸ਼ਨ ਦਰਾਰ ਕਰਕੇ ਆਪਾ ਭਾਵ ਹੀ ਭੁੱਲ ਗਿਆ ਹੈ, ਅਤੇ ਸਰੀਰ ਦੇ ਵਿੱਚੋਂ ਜਿਹੜਾ ਮਾਣ ਸੰਕਾਰ ਸਤਿਕਾਰ ਦੀ ਹੈ, ਮਾਨ ਦੀ ਜਿਹੜੀ ਸੋ ਕੀ ਏਕਣ ਸੋ ਹੈ, ਉਹ ਬਿਲਕੁਲ ਨਹੀਂ ਆਉਂਦੀ ਹੈ। ਸਰੀਰ ਦਾ ਮਾਨ ਉਹ ਕੋਈ ਕਰਦੇ ਹੀ ਨਹੀਂ ਹੈ, ਉਹ ਤਾਂ ਸਗੋਂ ਇਸੇ ਤਰ੍ਹਾਂ ਕਹਿੰਦੇ ਹੈ ਮਹਾਰਾਜ ਦੇ ਦਰਸ਼ਨ ਦਾਰ ਕਰਕੇ, ਜਬ ਤਕ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਨਾ। ਮਹਾਰਾਜ ਦੇ ਦਰਸ਼ਨ ਕਰਕੇ ਜਿਵੇਂ ਮਹਾਰਾਜ ਕਹਿੰਦੇ ਉਵੇਂ ਹੀ ਉਹ ਗੁਰਸਿੱਖ ਕਹਿਣ ਲੱਗ ਪੈਂਦੇ, ਰੱਖ ਮੇਲਿਓ ਦੇ ਆਟ ਪੈ ਦੁਆਰਿਆ, ਰੱਖ ਲਿਓ ਦੀਨ ਦਿਆਲ ਪਰਮਤ ਬਹੁ ਹਾਰਿਆ, ਭਗਤ ਬਸ਼ਲ ਤੇਰਾ ਬਿਰਧ ਹਰ ਪਰਤ ਉਧਾਰਿਆ, ਤੁਝ ਬਿਨ ਨਾਹੀ ਕੋਈ ਕਿਨੋ ਮੋਇ ਸਾਰਿਆ, ਕਰ ਗਿਆ ਲਿਓ ਦਿਆਲ ਸਾਗਰ ਸੰਸਾਰਿਆ। ਇਸ ਤਰ੍ਹਾਂ ਕਹਿੰਦੇ ਕੋਈ ਸਰੀਰ ਦਾ ਜਿਹੜਾ ਮਾਣ ਹੈ ਸਤਿਕਾਰ ਕਰਾਉਣ ਦੀ, ਉਹਨਾਂ ਦੇ ਅੰਦਰ ਕਣਸੋਈ ਨਹੀਂ ਆਉਂਦੀ ਹੈ, ਭੋਰਾ ਮਾਤਰ ਕੋਈ ਖਬਰ ਹੀ ਨਹੀਂ ਹੈ। ਭਈ ਉਨ ਮਤ ਗਾਤ ਆਨੰਦ ਉਦਦ ਵਤ, ਉਹ ਗੁਰਸਿੱਖਾਂ ਦੇ ਦੀ ਜਿਹੜੀ ਗਤਕੀ ਅਵਸਥਾ ਹੈ ਉਹ ਤਾਂ ਕਹਿੰਦੇ ਬੜੀ ਮਸਤੀ ਵਾਲੀ ਹੋ ਗਈ ਹੈ। ਉਹ ਹਮੇਸ਼ਾ ਮਹਾਰਾਜ ਦੇ ਦਰਸ਼ਨ ਕਰਕੇ ਮਸਤ ਹੀ ਰਹਿੰਦੇ ਹੈ, ਆਨੰਦ ਉਦਤ ਵਤ। ਜਿਵੇਂ ਉਹਦੇ ਕੀ ਸਮੁੰਦਰ ਹੁੰਦਾ ਉਹਦੇ ਵੱਤ, ਉਹਦੇ ਵਾਂਗ ਉਹਨਾਂ ਨੂੰ ਆਨੰਦੀ ਪ੍ਰਾਪਤੀ ਹੋਈ ਮਹਾਨ। ਉਹ ਆਨੰਦ ਸਮੁੰਦਰ ਵਿੱਚ ਹੀ ਲੀਨ ਰਹਿੰਦੇ ਹਨ। ਚਿੱਤ ਮੈਂ ਬਯੋਗ ਤੇ ਸਕਬ ਹੂੰ ਨਾ ਭਾਵਈ, ਐਸੇ ਆਨੰਦ ਸਮੁੰਦਰ ਤੋਂ ਚਿੱਤ ਵਿੱਚ ਉਹਨਾਂ ਨੂੰ ਵਿਛੋੜਾ ਕਿਤੇ ਪਾਉਂਦਾ ਹੀ ਨਹੀਂ ਹੈ। ਉਹ ਆਨੰਦ ਸਮਰਦ ਪਾਸੇ ਹੋਣਾ ਨਹੀਂ ਚਾਹੁੰਦੇ ਹਨ। ਜਾਨ ਆਰ ਜੁਨ ਪਦ ਪਦਮ ਕੋ ਦੇਖ ਕਰ, ਇਸ ਕਰਕੇ ਜੋ ਗੁਰੂ ਅਰਜਨ ਦੇ ਮਹਾਰਾਜ ਦੇ ਚਰਨ ਕਮਲ ਹੈ ਉਹਨੂੰ ਦੇਖ ਕਰਕੇ ਵੀ ਇਹ ਤਾਂ ਜਾਣ ਕੀ ਇਹ ਧਾਰਨਹਾਰ ਹਨ। ਸਿੱਖ ਮਨ ਭੌਰ ਭਇਓ ਭ੍ਰਮਤ ਲੁਭਾਵਈ, ਗੁਰਸਿੱਖ ਸੇਵਕਾਂ ਦਾ ਜਿਹੜਾ ਮਨ ਹੈ ਭੌਰੇ ਵੱਤ ਹੋ ਗਿਆ, ਇਸ ਕਰਕੇ ਸਿੱਖਾਂ ਦਾ ਮਨ ਰੂਪੀ ਜਿਹੜਾ ਭੋਰਾ ਹੈ ਮਹਾਰਾਜ ਦੇ ਚਰਨਾਂ ਦੇ ਇਰਦ ਗਿਰ ਲਵਾਏਮਾਨ ਹੋ ਕੇ ਭਰਮਦਾ ਹੈ। ਮਹਾਰਾਜ ਦੇ ਚਰਨਾਂ ਕੌਣਾਂ ਦੇ ਇਰਦ ਗਿਰਦ ਹੀ ਸਿੱਖਾਂ ਦਾ ਮਨ ਭੋਰੇ ਵਾਂਗੂੰ ਘੁੰਮਦਾ ਹੈ, ਉਹਨਾਂ ਗੁਰਸਿੱਖਾਂ ਦਾ ਮਨ ਕਿਧਰੇ ਨਹੀਂ ਜਾਂਦਾ ਹੈ। ਐਸੇ ਗੁਰੂ ਅਰਜਨ ਦੇ ਮਹਾਰਾਜ ਦੇ ਜਿਹੜੇ ਚਰਨ ਹੈ ਉਹ ਮਹਾਨ ਤੋਂ ਮਹਾਨ, ਜਿਹੜਾ ਇੱਕ ਵਾਰੀ ਚਰਨਾਂ ਨੂੰ ਦੇਖ ਲੈਂਦਾ, ਇੱਕ ਵਾਰੀ ਚਰਨ ਤੱਕ ਲੈਂਦਾ, ਉਹਦਾ ਜਿਹੜਾ ਮਨ ਹੈ ਨਾ ਸਿੱਖ ਦਾ ਮਹਾਰਾਜ ਦੇ ਚਰਨਾਂ ਦਾ ਭੋਰਾ ਬਣ ਜਾਂਦਾ ਹੈ। ਫਿਰ ਚਰਨ ਜਿਹੜੇ ਛੱਡ ਕੇ ਉਹਨਾਂ ਦਾ ਮਨ ਕਿਧਰੇ ਨਹੀਂ ਜਾਂਦਾ ਹੈ। ਇਉਂ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਕਮਲਾਂ ਦੀ ਮਹਾਨ ਮਹਿਮਾ ਦਾ ਮੰਗਲ ਕੀਤਾ। ਆਪਾਂ ਪੜ੍ਹਿਆ ਸੁਣਿਆ, ਸਮਾਂ ਜਿੰਨਾ ਕੁ ਨਿਯਤ ਕੀਤਾ ਤਕਰੀਬਨ ਪੂਰਾ ਹੋ ਗਿਆ। ਇਸ ਤੋਂ ਅੱਗੇ ਮੀਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦਾ ਮਹਿਮਾ ਦਾ ਮੰਗਲ, ਉਹ ਆਪਾਂ ਫੇਰ ਰਲ ਮਿਲ ਕੇ ਪੜਾ ਸੁਣਾਂਗੇ। ਹੁਣ ਇਹ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਭਈ ਉਨ ਮਤ ਗਤ ਆਨੰਦ ਉਦਦ ਵਤ, ਚਿੱਤ ਮੈਂ ਬਯੋਗ ਤਿਸ ਕਬ ਹੂੰ ਨ ਭਾਵਈ, ਜਾਨ ਆਰ ਜੁਨ ਪਦ ਪਦਮ ਕੋ ਦੇਖ ਕਰ, ਸਿੱਖ ਮਨ ਭੌਰ ਭਇਓ ਭ੍ਰਮਤ ਲੁਭਾਵਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਜਨ ਗੁਣ ਥਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਅਭੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਧਾਰ, ਹੇ ਠਾਕੁਰ ਹਾਂ ਦਾਸ ਰੂਪ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਹੈ ਪਰੋ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਰਦ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੁਰੇ ਪਾਰ ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਰ ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਰ ਤੁਨ ਠਾਕੁਰ